ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜਿੱਤੇ ਪੰਜ ਵਿਕਾਰ ਤਿਨ ਸੰਤਨ ਖੂ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇਹੀ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਸੋਰਠਾ ਇਹ ਬਿਦ ਕਹਿ ਕਰ ਰਾਏ ਪਾਤੀ ਲਿਖੀ ਜਰਾਮ ਕੋ ਨਾਨਕ ਤੁਮ ਢਿਗ ਆਏ ਭਾਗ ਵੱਡੇ ਨਿਜ ਜਾਨੀਏ ਇਹ ਬਿਦ ਕਹਿ ਕਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੋਹਣਾ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਕੁਝ ਸਮਾਂ ਗੁਰਬਾਣੀ ਦਾ ਹੀ ਪਾਠ ਜਾਪ ਅਤੇ ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਕੀਰਤਨ ਤੋਂ ਆਪਾਂ ਉਪਰੰਤ ਕੁਝ ਸਮਾਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਲੜੀਵਾਰ ਰੂਪ ਵਿੱਚ ਹੀ ਆਪਾਂ ਪੜ੍ਹਨਾ ਸੁਣਨਾ ਪ੍ਰਾਰੰਭ ਕੀਤਾ ਹੈ ਉਹ ਸਰਵਣ ਕਰਦੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਦਾ ਜਿਹੜਾ ਵਿਆਹ ਹੈ ਉਹ ਸੁਲਤਾਨਪੁਰ ਦੇ ਵਿੱਚ ਜੋ ਜੈ ਰਾਮ ਹੈ ਉਹਦੇ ਨਾਲ ਹੋਇਆ, ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣਿਆ ਸੀ। ਇਸੇ ਤਰ੍ਹਾਂ ਜਿਹੜਾ ਰਾਏ ਬੁਲਾਰ ਹੈ ਉਹਦੇ ਰਾਹੀਂ ਇਹ ਸਾਰਾ ਹੋਇਆ ਸੀ, ਕਿਉਂਕਿ ਰਾਏ ਬੁਲਾਰ ਅਤੇ ਜੈ ਰਾਮ ਜੀ ਆਪੋ ਵਿੱਚ ਹੀ ਲੈਣ ਦੇਣ ਦਾ ਕਾਫੀ ਸੰਬੰਧ ਸੀ, ਜਿਸ ਕਰਕੇ ਇਸਨੇ ਆਪਣੀ ਨਜ਼ਰਸਾਨੀ ਵਿੱਚ ਹੀ ਸਾਰਾ ਕੁਛ ਕਰਾਇਆ ਸੀ। ਉਸ ਵੇਲੇ ਛੋਟੀ ਉਮਰ ਦੇ ਵਿੱਚ ਹੀ ਲੜਕੀ ਦਾ ਵਿਆਹ ਕਰ ਰਹੇ ਸਨ। ਜਿਹੜਾ ਮੁਕਲਾਵਾ ਲੈ ਵਗੈਰਾ ਉਹ ਫਿਰ ਪੰਜ ਛੇ ਸਾਲ ਬਾਅਦ ਕਰਦੇ ਸਨ। ਅਤੇ ਬੀਬੀ ਜੀ ਦਾ ਜਿਹੜਾ ਉਹ ਜਨਮ ਹੈ ਉਹ ਤਾਂ ਪਿੱਛੇ ਆਪਾਂ ਜਦੋਂ ਹੋਇਆ ਉਹ ਸਮਤ ਸੁਣੀ ਲਿਆ ਸੀ ਕਿ 1521 ਸੰਮਤ ਨੂੰ ਬੀਬੀ ਜੀ ਦਾ ਜਿਹੜਾ ਜਨਮ ਹੈ ਇਹ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਦੇ ਉਦਰ ਰਾਹੀਂ ਹੋਇਆ ਸੀ ਅਤੇ 1532 ਬਿਕਰਮੀ ਸੰਮਤ ਵਿੱਚ ਯਾਨੀ 11 ਕੁ ਸਾਲ ਦੀ ਸੀ ਉਸ ਵੇਲੇ ਇਹ ਅਤੇ ਵਿਵਾਹ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਉਦੋਂ ਬਾਅਦ ਮੁਕਲਾਵਰ ਵਗੈਰਾ 500 ਸਾਲਾਂ ਬਾਅਦ ਲਿਆ ਗਏ, ਜੈਰਾਮ ਦੇ ਘਰ ਦੇ ਵਿੱਚ ਚਲੇ ਗਏ। ਇਹ ਪ੍ਰਸੰਗ ਵਿਵਾਹ ਦਾ ਕੱਲ੍ਹ ਆਪਾਂ ਸੁਣਿਆ। ਇੱਧਰ ਗੁਰੂ ਨਾਨਕ ਸਾਹਿਬ ਜੀ ਆਪਣੀ ਮੌਜ ਵਿੱਚ ਹੀ ਜੀ ਕਰਦਾ ਘਰੇ ਇਕਾਂਤ ਰਹਿੰਦੇ, ਜੀ ਕਰਦਾ ਬਾਹਰ ਵਿਚਣ ਲੱਗ ਪੈਂਦੇ, ਲੈਣਾ ਦੇਣਾ ਕੋਈ ਨਹੀਂ ਕਰਦੇ, ਕੰਮ ਧੰਦਾ ਕੁਝ ਨਹੀਂ ਕਰਦੇ। ਕੋਈ ਕਦੇ ਨਾ ਕਿਤੇ ਐਸਾ ਹੋਇਆ ਬਾਹਰੋਂ ਕੋਈ ਸਾਧੂ ਆ ਗਿਆ ਹੈ, ਨਗਰ ਦੇ ਨੇੜੇ ਬੈਠਾ ਹੈ, ਆਪ ਜੀ ਸੁਤੇਸੇ ਦੀ ਉਸ ਤਰਫ ਨੂੰ ਚਲੇ ਗਏ ਅਤੇ ਆਪ ਜੀ ਦੀ ਉੱਚੀ ਵਿੱਚ ਇੱਕ ਮੁੰਦਰੀ ਜੀ ਸੋਨੇ ਦੇ ਪਾਈ ਹੋਈ ਸੀ, ਹੱਥ ਵਿੱਚ ਲੋਟਾ ਜਿਹਾ ਫੜਿਆ ਹੋਇਆ ਸੀ ਅਤੇ ਉਹ ਸਾਧੂ ਕੋਲ ਜਾ ਬੈਠੇ। ਸਤ ਕਰਤਾਰ ਕਿਹਾ, ਸਾਧੂ ਨੇ ਆਪ ਜੀ ਦਾ ਨਾਮ ਪੁੱਛ ਲਿਆ, ਜਾਤ ਪੁੱਛ ਲਈ ਅਤੇ ਆਪ ਜੀ ਨੇ ਸਹਿਜੇ ਕਹਿ ਦਿੱਤਾ ਵੀ ਅਸੀਂ ਸਾਡਾ ਨਾਮ ਨਾਨਕ ਨਿਰੰਕਾਰ ਹੈ। ਇਸ ਤਰ੍ਹਾਂ ਖੱਤਰੀ ਜਾਤ ਬੇਦੀਆਂ ਦੀ ਬੰਸ ਹੈ। ਉਹ ਕਹਿਣ ਲੱਗਾ ਵੀ ਤੁਸੀਂ ਨਿਰੰਕਾਰ ਹੀ ਹੋ ਗਏ। ਨਿਰੰਕਾਰ ਤਾਂ ਨਿਰੰਕਾਰ ਕਹਿੰਦੇ ਨਹੀਂ, ਜਿਹੜੇ ਨਿਰੰਕਾਰ ਦੇ ਲੜ ਲੱਗ ਗਏ ਉਹ ਨਿਰੰਕਾਰ ਦੇ ਵਿੱਚ ਜੁੜ ਕੇ ਨਿਰੰਕਾਰ ਦਾ ਰੂਪ ਹੋ ਜਾਂਦੇ ਦਾਸ। ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਇਸ ਤਰ੍ਹਾਂ ਉਹ ਇਸ ਰੂਪ ਦੇ ਵਿੱਚ ਕਹਿ ਦਿੱਤਾ ਵੀ ਅਸੀਂ ਵਾਹਿਗੁਰੂ ਦੇ ਦਾਸ ਹਾਂ, ਨਿਰੰਕਾਰ ਦੇ ਸੇਵਕ ਹਾਂ, ਇਸ ਕਰਕੇ ਆਪਣੇ ਆਪ ਨੂੰ ਅਸੀਂ ਨਿਰੰਕਾਰੀਏ ਕਹਾਉਂਦੇ ਹਾਂ। ਇੱਕ ਨਾ ਦੂਜੇ ਆ ਸਾਰਾ ਪੁੱਠੇ ਪਾਸੇ ਚੱਲਣ ਵਾਲਾ ਲਾਣਾ ਦਿੱਲੀ ਵਿੱਚ ਇਹਨਾਂ ਨੇ ਬੜਾ ਚੱਕਰ ਚਲਾਇਆ ਸੀ। ਬਸ ਅਸੀਂ ਇਹ ਹਾਏ ਇਹਨਾਂ 'ਤੇ ਕੰਟਰੋਲ ਜਿਹਾ ਹੋਇਆ ਇਹਨਾਂ ਦਾ ਜਿਹੜਾ ਉਹ ਵੱਡਾ ਨਿਰੰਕਾਰ ਗਿਆ ਸੀ। ਫਿਰ ਉਹਨੂੰ ਚਾਟਾ ਛਕਾਇਆ ਇਹਨਾਂ ਨੇ ਇੱਕ ਇਹ ਵੀ ਹੈ ਨਿਰੰਕਾਰੀ ਜਿਹੜੇ ਨਕਲੀ ਨੇ, ਇੱਕ ਹੈ ਵੀ ਜਿਹਨੇ ਨਿਰੰਕਾਰ ਦੇ ਬਣੇ ਨੇ ਪਰਮੇਸ਼ਰ ਦੇ ਬਣੇ ਉਹ ਅਸਲੀ ਨਿਰੰਕਾਰੀ ਹੈ। ਸੋ ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਅਸੀਂ ਨਿਰੰਕਾਰ ਦੇ ਬਣ ਗਏ ਅਤੇ ਨਿਰੰਕਾਰੀ ਕਹਾਉਂਦੇ ਆਪਣੇ ਆਪ ਨੂੰ। ਉਸ ਤੋਂ ਬਾਅਦ ਫਿਰ ਇਹਦੇ ਮਨ ਦੇ ਵਿੱਚ ਕੋਈ ਖਿਆਲ ਜਿਹਾ ਹੈ ਵੀ ਜਿਹੜੀ ਮੁੰਦਰੀ ਜੀ ਹੈ ਮਹਾਰਾਜ ਮੈਨੂੰ ਦੇ ਦੇਣ, ਲੋਟਾ ਵੀ ਦੇ ਦੇਣ। ਆਪ ਜੀ ਅੰਤਰ ਜਾਮੀ ਸੀ, ਉਹ ਸ਼ੀਸ਼ੀ ਚੋਂ ਮੁੰਦਰੀ ਜੀ ਵੀ ਲਾ ਕੇ ਇਹਨੂੰ ਫੜਾ ਦਿੱਤੀ ਅਤੇ ਲੋਟਾ ਵੀ ਅੱਗੇ ਰੱਖ ਕੇ ਮੱਥਾ ਟੇਕਤਾ। ਫਿਰ ਉਹ ਪੁਰੋਂ ਪਰੋਂ ਜੀ ਕਹੀ ਜਾਵੇ ਇਹ ਤਾਂ ਮਹਾਰਾਜ ਤੁਸੀਂ ਪਹਿਨੋ ਤੁਹਾਡੇ ਯੋਗ, ਅਸੀਂ ਤਾਂ ਸਾਧੂ। ਮਹਾਰਾਜ ਕਹਿੰਦੇ ਨਹੀਂ ਲੈ ਲਾ। ਫਿਰ ਉਸ ਵੇਲੇ ਮਹਾਰਾਜ ਦੀ ਬੜਿਆਈ ਕਰਨ ਲੱਗ ਪਿਆ ਵੀ ਤੁਹਾਡੇ ਵਰਗਾ ਤਾਂ ਕੋਈ ਹੋ ਨਹੀਂ ਸਕਦਾ ਹੈ, ਬੜੇ ਉਦਾਰ ਸਖੀ ਦਾਤੇ ਹੋ। ਕਿਉਂ ਜਦੋਂ ਲੁੱਟਾ ਅਤੇ ਉਹ ਮੁੰਦਰੀ ਛਾਪ ਜੀ ਦੇ ਕੇ ਵਾਪਸ ਘਰ ਵੱਲ ਪਰਤਦਾ ਹੈ, ਕਾਲੂ ਜੀ ਨੇ ਕਿਤੇ ਹੱਥ ਦੇਖ ਲਿਆ। ਕਹਿਣ ਲੱਗਿਆ ਵੀ ਉਹ ਕਿੱਥੇ ਮੁੰਦਰੀ ਦੇ ਸਿੱਟਿਆ ਹੈ, ਲੋਟਾ ਕਿੱਥੇ ਗੁਆ ਹੈ। ਉਹ ਜਿਵੇਂ ਅਗਿਆਨੀਆਂ ਦਾ ਸਵਾਲ ਹੁੰਦਾ ਹੈ, ਝਟਪਟੀ ਉਹ ਕ੍ਰੋਧ ਗੁੱਸੇ ਵਿੱਚ ਅਗਿਆਨੀ ਲੋਕ ਆ ਜਾਂਦੇ। ਇੱਧਰ ਮਾਇਆ ਦਾ ਪਰਦਾ, ਗਿਆਨ ਦਾ ਪਰਦਾ ਕਾਲੂ ਤੇ ਮਹਾਰਾਜ ਨੇ ਪਾਇਆ ਹੋਇਆ ਸੀ। ਉਹ ਸੰਸਾਰ ਫਿਰੇ ਬੋਲਿਆ ਪੁੱਠਾ ਸਿੱਧਾ ਅਤੇ ਮਹਾਰਾਜ ਉਸੇ ਤਰ੍ਹਾਂ ਚੁੱਪ ਚਾਪ ਬੈਠੇ ਰਹੇ, ਕੁਝ ਨਹੀਂ ਕਿਹਾ ਹੈ, ਸ਼ਾਂਤ ਰਹੇ। ਕਿਸੇ ਨੇ ਰਾਏ ਬੁਲਾਰ ਨੂੰ ਜਾ ਦੱਸਿਆ ਵੀ ਅੱਜ ਫਿਰ ਉਹਦਾ ਝਗੜਾ ਕਰੀ ਬੈਠਾ ਪਿਓ, ਇਹਨੂੰ ਬੁਲਾਇਆ, ਸਮਝਾਇਆ, ਬੁਝਾਇਆ, ਕਹਿੰਦੇ ਤੇਰੇ 'ਤੇ ਕੋਈ ਯਕੀਨ ਨਹੀਂ ਰਿਹਾ, ਤੇਰਾ ਤਾਂ ਪੱਥਰ ਦਿਲ ਹੈ, ਜੇ ਪੱਥਰ ਵਿੱਚ ਪਾਣੀ ਨਹੀਂ ਨਾ ਪ੍ਰਵੇਸ਼ ਹੁੰਦਾ, ਇਹ ਤਾਂ ਤੇਰੇ ਅੰਦਰ ਮੇਰਾ ਬਚਨ ਨਹੀਂ ਪ੍ਰਵੇਸ਼ ਕਰਦਾ, ਘਰ ਨਹੀਂ ਕਰਦਾ, ਤੂੰ ਤਾਂ ਬਹੁਤ ਮਾੜਾ ਹੈ। ਫਿਰ ਲੱਗਾ ਗਿਆਨ ਜਾ ਕੁੱਟਣਾ, ਕਹਿੰਦੇ ਵੀ ਦੋਸ਼ ਤੁਸੀਂ ਮੈਨੂੰ ਕੱਢਦੇ ਆ, ਦੋਸ਼ ਤਾਂ ਇਹਨਾਂ ਦਾ ਹੈ, ਜਦੋਂ ਤੋਂ ਪੈਦਾ ਹੋਏ ਸਰਸੰਗੜੀ ਹੈ, ਘਰੋਂ ਗੁਆਇਆ ਹੀ ਗੁਆਇਆ ਇਹਨਾਂ ਨੇ, ਉਜਾੜੇ ਹੀ ਹੈ, ਘਰ ਲਿਆਂਦਾ ਤਾਂ ਹੈ ਨਹੀਂ। ਆ ਸਮੁੰਦਰੀ ਸੋਹਣੀ ਸੋਨੇ ਦੀ ਸੀ, ਲੋਟਾ ਸੀ, ਲੈ ਵੇਖੋ ਐਵੇਂ ਸਿੱਟਿਆ ਕਿਤੇ, ਦੇ ਆਏ ਸਾਧ ਨੂੰ, ਅਤੇ ਤੁਸੀਂ ਮੈਨੂੰ ਕਹਿੰਦੇ ਆ ਵੀ ਇਹ ਤੂੰ ਨਾ ਕੁਝ ਕਿਹਾ ਕਰ, ਔਰ ਦੱਸੋ ਫਿਰ ਮੈਂ ਕਹਾਂ ਨਾ ਵੀ ਆਪਣੀ ਕਮਾਈ ਤਾਂ ਕਰਦੇ ਕੁਝ ਨਹੀਂ ਹੈ, ਮੇਰੀ ਕਮਾਈ ਖੋਈ ਗੁਆਈ ਜਾਂਦੀ ਹੈ। ਉਹ ਕਹਿਣ ਲੱਗਿਆ ਨਹੀਂ ਐਸਾ ਨਹੀਂ ਹੈ, ਇਹ ਤਾਂ ਸਭ ਕੁਛ ਇਹਨਾਂ ਦਾ ਦਿੱਤਾ ਹੋਇਆ, ਆਪਾਂ ਖਾ ਪੀ ਰਹੇ ਹਾਂ, ਇਹ ਸਭ ਕੁਛ ਦੇ ਮਾਲਕ ਹੈ, ਇਹ ਤਾਂ ਆਪ ਖੁਦ ਆ ਗਿਆ, ਤੇਰੇ ਕੋਈ ਵੱਡੇ ਭਾਗ ਹੈ, ਤੂੰ ਸਮਝ। ਇਹ ਰਾਏ ਬੁਲਾਰ ਖਿਆਲ ਕਰਦਾ ਵੀ ਇੱਥੇ ਰੋਜ਼ ਲੜਾਈ ਝਗੜਾ ਖੜਾ ਰੱਖਦਾ ਹੈ, ਕਿਉਂ ਨਾ ਹੋਵੇ ਜੇ ਰਾਮ ਦੇ ਕੋਲ ਹੀ ਇਹਨਾਂ ਨੂੰ ਭੇਜ ਦਿੱਤਾ ਜਾਏ, ਦੂਰ ਹੋ ਚਲੇ ਜਾਣਗੇ, ਲੜਾਈ ਮੁੱਕ ਜਾਊਗੀ। ਉਦੋਂ ਜੈ ਰਾਮ ਜਦੋਂ ਆਪਣੀ ਪਤਨੀ ਨਾਨਕੀ ਨੂੰ ਲੈਣ ਆਇਆ, ਤੇ ਸੁਣ ਕੇ ਰਾਏ ਬੁਲਾਰ ਜੀ ਨੇ ਪੁੱਛ ਕੋਲ ਸੱਦ ਲਿਆ, ਇਹਨੂੰ ਸਮਝਾਇਆ ਬੁਝਾਇਆ ਵੀ ਗੁਰੂ ਨਾਨਕ ਸਾਹਿਬ ਬੜੇ ਮਹਾਨ ਤੋਂ ਮਹਾਨ ਹੈ, ਸਤਿਪੁਰਸ਼ ਹੈ, ਇਹਨਾਂ ਦਾ ਪਿਓ ਅਗਿਆਨੀ ਹੈ, ਅਤੇ ਬੇਸਮਝ ਹਮੇਸ਼ਾ ਇਹਨਾਂ ਨੂੰ ਲੜਾਈ ਝਗੜਾ ਰੱਖਦਾ ਹੈ, ਅਤੇ ਕੁਝ ਦਿਨਾਂ ਤੋਂ ਬਾਅਦ ਵੀ ਮੈਂ ਤੇਰੇ ਕੋਲ ਇਹਨਾਂ ਨੂੰ ਭੇਜ ਦੇਵਾਂਗਾ, ਤੂੰ ਮੰਤਨ ਲਾ ਕੇ ਇਹਨਾਂ ਦੀ ਸੇਵਾ ਕਰਕੇ ਖੁਸ਼ੀ ਹਾਸਲ ਕਰਨੀ, ਕੋਈ ਵਚਨ ਵੀ ਕਹਿਣ ਸੱਤ ਕਰਕੇ ਖੜੇ ਮੱਥੇ ਮੰਨਣਾ ਉਲਟ ਨਹੀਂ ਹੋਣਾ ਹੈ, ਜੇ ਐਸਾ ਕਰੇਗਾ ਸਭ ਕੁਛ ਲੈ ਡਿੱਗੇਗਾ। ਜੈ ਰਾਮ ਕਹਿਣ ਲੱਗਿਆ ਮਹਾਰਾਜ ਸੱਤ ਵਚਨ, ਤੁਸੀਂ ਬਜ਼ੁਰਗ ਹੋ, ਵੱਡੇ ਹੋ, ਅਤੇ ਜਿਵੇਂ ਤੁਸੀਂ ਕਹੋਗੇ ਉਵੇਂ ਮੈਂ ਕਰਾਂਗਾ, ਜਦੋਂ ਮਰਜ਼ੀ ਹੋਵੇ ਭੇਜ ਦੇਣਾ। ਇੱਧਰ ਫਿਰ ਕਾਲੂ ਜੀ ਨੂੰ ਬੁਲਾ ਲਿਆ, ਰਾਏ ਬੁਲਾਰ ਨੂੰ, ਕਹਿਣ ਲੱਗਿਆ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਮੇਰਾ ਦਿਲ ਕਰਦਾ ਵੀ ਸੁਲਤਾਨਪੁਰ ਭੇਜ ਦਈਏ, ਅਤੇ ਮੈਂ ਆਪਣੇ ਵੱਲੋਂ ਇਹਨਾਂ ਨੂੰ ਚਿੱਠੀ ਲਿਖ ਕੇ ਦੇ ਦਿੰਦਾ ਹਾਂ, ਇਹ ਲੈ ਕੇ ਚਲੇ ਜਾਣਗੇ ਸੁਲਤਾਨਪੁਰ, ਅਤੇ ਆਪਣੇ ਕੋਲ ਭੈਣ ਕੋਲ ਹੀ ਰਹਿਣ ਲੱਗ ਪੈਣਗੇ, ਕਿਉਂਕਿ ਇੱਥੇ ਤੇਰਾ ਜਿਹੜਾ ਕੋਈ ਮਾੜਾ ਮੋਟਾ ਇੱਧਰ ਉੱਧਰ ਹੁੰਦਾ ਹੈ, ਤੂੰ ਕਹਿੰਦਾ ਉਜਾੜਾ ਕਰ ਰਹੇ ਹੈ, ਗੁਆ ਰਹੇ ਹੈ, ਇਹ ਸਭ ਕੁਛ ਕਦਮ ਹੋ ਜਾਊਗਾ, ਅਤੇ ਤੂੰ ਇਹ ਕਹਿੰਦਾ ਵੀ ਹੈ ਵੀ ਮੇਰੇ ਘਰੋਂ ਨਿਕਲ ਜਾਓ, ਤੁਸੀਂ ਮੇਰਾ ਕੁਝ ਨਹੀਂ ਸਵਾਰਦੇ, ਆਪਣੇ ਕਮਾ ਕੇ ਆਕੇ ਖਾਓ, ਆਪੇ ਹੀ ਉੱਥੇ ਕਮਾ ਕੇ ਖਾਣਗੇ, ਤੇਰਾ ਨਹੀਂ ਕੁਝ ਵਿਗਾੜਨਗੇ। ਇਸ ਤਰ੍ਹਾਂ ਸਲਾਹ ਜੀ ਕਰਕੇ ਫਿਰ ਗੁਰੂ ਮਹਾਰਾਜ ਨੂੰ ਬੁਲਾ ਲਿਆ, ਕਹਿਣ ਲੱਗੇ ਵੀ ਤੁਸੀਂ ਹੁਣ ਮਹਾਰਾਜ ਆਪਣੀ ਭੈਣ ਕੋਲ ਚਲੇ ਜਾਓ, ਚਿੱਠੀ ਮੈਂ ਲਿਖ ਦਿੰਦਾ ਹਾਂ। ਆਪ ਜੀ ਨੇ ਸੱਤ ਵਚਨ ਕਹਿ ਦਿੱਤਾ ਹੈ ਵੀ ਬਜ਼ੁਰਗਾਂ ਜਿਵੇਂ ਕਹਿੰਦੇ ਮੈਂ ਉਵੇਂ ਠੀਕ ਹੈ। ਉਹ ਜਿਸ ਤਰ੍ਹਾਂ ਇਹ ਰਾਏ ਬੁਲਾਰ ਨੇ ਆਪਣੇ ਵੱਲੋਂ ਚਿੱਠੀ ਲਿਖ ਕੇ ਗੁਰੂ ਨਾਨਕ ਸਾਹਿਬ ਜੀ ਦੇ ਹੱਥਾਂ ਵਿੱਚ ਪਕੜਾ ਦਿੱਤੀ, ਅਤੇ ਆਪ ਚੱਲ ਕੇ ਭਾਈ ਬਾਲਾ ਦੇ ਸਹਿਤ ਸੁਲਤਾਨਪੁਰ ਆ ਗਏ ਸਨ। ਇੱਥੇ ਜਿਵੇਂ ਆਉਂਦੇ ਆਪ ਜੀ ਨੇ ਮੋਦੀਖਾਨੇ ਦਾ ਕੰਮ ਸ਼ੁਰੂ ਕੀਤਾ, ਮੋਦੀਖਾਨਾ ਕੀਤਾ, ਗਰੀਬਾਂ ਦੀਆਂ ਗਰੀਬੀਆਂ ਕੱਢੀਆਂ, ਉਹ ਪ੍ਰਸੰਗ ਅੱਜ ਸ਼ੁਰੂ ਹੋ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਇਹ ਬਿਦ ਕਹਿ ਕਾਰ ਰਾਏ, ਇਸ ਤਰ੍ਹਾਂ ਰਾਏ ਬੁਲਾਰ ਜੀ ਨੂੰ ਕਾਲੂ ਨੂੰ ਕਿਹਾ ਹੈ, ਪਾਤੀ ਲਿਖੀ ਜਰਾਮ ਕੋ। ਇਸ ਤੋਂ ਬਾਅਦ ਜਿਹੜਾ ਜੈ ਰਾਮ ਹੈ ਉਸਨੂੰ ਆਪਣੇ ਵੱਲੋਂ ਇੱਕ ਪ੍ਰੇਮ ਪੱਤਰਿਕਾ ਲਿਖੀ ਹੈ, ਨਾਨਕ ਤੁਮ ਢਿੱਗ ਆਏ, ਚਿੱਠੀ ਵਿੱਚ ਲਿਖਿਆ ਵੀ ਹੈ ਜੈ ਰਾਮ, ਇਹ ਜੋ ਕਾਲੂ ਜੀ ਦਾ ਸਪੁੱਤਰ ਗੁਰੂ ਨਾਨਕ ਸਾਹਿਬ ਮਹਾਨ ਹੈ, ਉਹ ਤੇਰੇ ਕੋਲ ਆ ਰਿਹਾ ਹੈ, ਮੈਂ ਭੇਜ ਰਿਹਾ ਹਾਂ। ਭਾਗ ਵੱਡੇ ਨਿਜ ਜਾਨੀਏ, ਤੂੰ ਵੀ ਜੈ ਰਾਮ ਆਪਣੇ ਕੋਈ ਬਹੁਤ ਵੱਡੇ ਭਾਗ ਜਾਣ, ਵੀ ਤੇਰੇ ਕੋਲੇ ਸਰਵ ਕਲਾ ਸਮਰੱਥ ਗੁਰੂ ਨਾਨਕ ਸਾਹਿਬ ਜੀ ਆ ਰਹੇ ਹਨ। ਭੁਜੰਗ ਛੰਦ ਜਿਤੀ ਸੇਵ ਹੋਵੇ, ਕਰੋ ਆਪ ਯਾਂ ਕੀ। ਚਿੱਠੀ ਵਿੱਚ ਲਿਖਿਆ ਵੀ ਹੇ ਰਾਜੇ ਰਾਮ, ਜਿੰਨੀ ਕੁ ਗੁਰੂ ਨਾਨਕ ਸਾਹਿਬ ਦੀ ਵੱਧ ਤੋਂ ਵੱਧ ਸੇਵਾ ਹੋ ਸਕੇ, ਉਨੀ ਤੂੰ ਕਰਨੀ ਇਹਨਾਂ ਦੀ। ਲਿਖੀ ਰਾਏ ਐਸੇ ਭਇਓ ਪ੍ਰੇਮ ਛਾਕੀ, ਇਸ ਤਰ੍ਹਾਂ ਦੀ ਚਿੱਠੀ ਲਿਖੀ ਹੈ ਤੇ ਫਿਰ ਰਾਏ ਬੁਲਾਰ ਪ੍ਰੇਮ ਦੇ ਵਿੱਚ ਹੀ ਉਸ ਵੇਲੇ ਕਹਿੰਦੇ ਗਦ ਗਦ ਹੋ ਗਿਆ, ਗਲਾ ਰੁਕ ਗਿਆ, ਪ੍ਰੇਮ ਵਿੱਚ ਆ ਕੇ ਵੀ ਮਹਾਰਾਜ ਉੱਥੇ ਚਲੇ ਜਾਣਗੇ ਤੇ ਮੈਂ ਹੁਣ ਦਰਸ਼ਨ ਕਿਵੇਂ ਇਹਨਾਂ ਦੇ ਕਰੂੰ, ਮੈਂ ਦਰਸ਼ਨਾਂ ਦਾ ਲਾਹਾ ਕਿਵੇਂ ਲਊਂਗਾ। ਇਸ ਕਰਕੇ ਫਿਰ ਉਹ ਪ੍ਰੇਮ ਦੇ ਵਿੱਚ ਹੀ ਕੰਠ ਰੁਕ ਗਿਆ, ਇਸਦਾ ਗਲਾ ਭਰ ਆਇਆ ਹੈ। ਦਈ ਹਾਥ ਮੈਂ ਹੇਰ ਰੂਪੰਗ ਦਿਆਲਾ, ਉਸ ਵੇਲੇ ਜੋ ਦਿਆਲੂ ਕਿਰਪਾਲੂ ਸਤਿਗੁਰੂ ਹਨ, ਦਿਆਲਤਾ ਦਾ ਘਰ ਹਨ ਸਤਿਗੁਰੂ, ਉਹ ਕੋਲ ਹਨ ਗੁਰੂ ਨਾਨਕ ਸਾਹਿਬ, ਉਹਨਾਂ ਦੇ ਹੱਥਾਂ ਵਿੱਚ ਚਿੱਠੀ ਆਪ ਰਾਏ ਬੁਲਾਰ ਨੇ ਦੇ ਦਿੱਤੀ ਹੈ, ਪਕੜਾ ਦਿੱਤੀ ਹੈ। ਬੁਲਾਇਓ ਮੁਝੇ ਸੰਗ ਦੇਨੇ ਕਿਰਪਾਲਾ, ਹੇ ਗੁਰੂ ਅੰਗਦ ਸਾਹਿਬ ਜੀ, ਮੈਂ ਭਾਈ ਬਾਲਾ ਜੀ ਨੂੰ ਰਾਏ ਬੁਲਾਰ ਨੇ ਆਪਣੇ ਕੋਲ ਬੁਲਾ ਲਿਆ, ਵੀ ਇਹ ਭਾਈ ਬਾਲਾ ਜੀ ਨੂੰ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਭੇਜੀਏ। ਕਹਿੰਦੇ ਇਸ ਤਰ੍ਹਾਂ ਮੈਨੂੰ ਨਾਲ ਭੇਜਣ ਵਾਸਤੇ ਮੈਨੂੰ ਵੀ ਘਰ ਵਿੱਚੋਂ ਰਾਏ ਬੁਲਾਰ ਨੇ ਸੱਦ ਲਿਆ ਸੀ। ਭਰਿਓ ਫੇਰ ਅੰਕੰ ਮੁਖੰ ਲੀਨ ਚੂਮੰ, ਜਦੋਂ ਮੈਂ ਆਇਆ ਮੇਰੇ ਸਾਹਮਣੇ ਵੀ ਹੁਣ ਗੁਰੂ ਨਾਨਕ ਸਾਹਿਬ ਜੀ ਮੇਰੇ ਕੋਲੋਂ ਜਾਣਗੇ, ਤੇ ਫੇਰ ਜੱਫੀ ਵਿੱਚ ਲੈ ਲਿਆ ਪ੍ਰੇਮ ਪਿਆਰ ਵਿੱਚ ਮੋਹ ਵਿੱਚ ਆ ਕੇ, ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੁੱਖ ਹੈ ਉਹਨੂੰ ਚੁੰਮ ਲਿਆ ਹੈ। ਮੁਚਿਓ ਨੈਣ ਨੀਰੰ ਗਿਰੀ ਬੂੰਦ ਭੂਮੰ, ਨੇਤਰਾਂ ਵਿੱਚੋਂ ਪਾਣੀ ਕਹਿੰਦੇ ਡਿੱਗਣ ਲੱਗ ਪਿਆ ਹੈ, ਪਾਣੀ ਦੀਆਂ ਡੂਮਾਂ ਬੂੰਦਾਂ ਜਿਹੀਆਂ ਧਰਤੀ ਤੇ ਡਿੱਗੀਆਂ ਹਨ। ਮਨੋ ਬਿਯੋਗ ਪੀਰੰ ਹਿਰਦੇ ਨਾ ਸਮਾਵੇ, ਰਾਏ ਬੁਲਾਰ ਦੇ ਅੰਦਰ ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਵਿਛੋੜਾ ਹੋ ਜਾਣਾ, ਇਹ ਪੀੜਾ ਸ਼ੁਰੂ ਹੋ ਗਈ ਹੈ, ਉਹ ਪੀੜਾ ਹਿਰਦੇ ਵਿੱਚ ਸਮਾ ਨਹੀਂ ਰਹੀ ਹੈ। ਚਖੰ ਦੁਆਰ ਆ ਮੇ ਬਹਾਇੰ ਸੋ ਆਵੇ, ਇਸ ਤਰ੍ਹਾਂ ਕਹਿੰਦੇ ਨੇਤਰਾਂ ਦੁਆਰਾ ਉਹ ਜਿਹੜੀ ਵਿਛੋੜੇ ਦੀ ਪੀੜਾ ਦਾ ਜਲ ਹੈ ਉਹ ਅੰਦਰ ਨਹੀਂ ਅਮੇ ਸਮਾ ਰਿਹਾ, ਉਹ ਅੱਖਾਂ ਰਾਹੀਂ ਅਥਰੂਆਂ ਰਾਹੀਂ ਬਾਹਰ ਆ ਰਿਹਾ, ਬਾਹਜੰ ਸੋ ਆਵੇ, ਉਹ ਬਾਹਰ ਆ ਰਿਹਾ ਹੈ। ਦਿਲਾਸੋ ਦਇਓ ਹੈ ਧਰਿਓ ਹੱਥ ਸੀਸੰ, ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੂੰ ਦਿਲਾਸਾ ਹੌਸਲਾ ਦਿੱਤਾ ਹੈ, ਸੀਸ ਤੇ ਹੱਥ ਰੱਖਿਆ ਹੈ। ਵਿਦਾ ਕੀਨ ਪ੍ਰੀਤੰ ਬਹੁਤੀ ਛਤੀਸੰ, ਧਰਤੀ ਦਾ ਮਾਲਕ ਰਾਏ ਬੁਲਾਰ ਉਸਨੇ ਬਹੁਤੀ ਪ੍ਰੀਤੀ ਕਰ ਰਿਹਾ, ਅਖੀਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਕੋਲੋਂ ਵਿਦਾ ਕਰ ਦਿੱਤਾ, ਧੋਰ ਦਿੱਤਾ ਸੁਲਤਾਨਪੁਰ ਵੱਲ ਨੂੰ। ਗਏ ਧਾਮ ਮਾਤਾ ਮਿਲੀ ਅਸ਼ਰੂ ਡਾਰੀ, ਆਪ ਕਹਿੰਦੇ ਚਿੱਠੀ ਲੈ ਕੇ ਤੇ ਘਰ ਵਿੱਚ ਚਲੇ ਗਏ ਹਨ, ਮਾਤਾ ਤ੍ਰਿਪਤਾ ਜੀ ਮਿਲੇ ਹਨ, ਦੇਖ ਕੇ ਪੁੱਤਰ ਨੂੰ ਆਇਆ ਮੋਹ ਵਿੱਚ ਅਥਰੂ ਘੇਰੇ ਹਨ। ਵਿਧਾਤਾ ਗਤੰ ਨਾ ਲਖੀ ਜਾਏ ਨਿਆਰੀ, ਇਹ ਜਿਹੜਾ ਫਲ ਪ੍ਰਦਾਤਾ ਪਰਮੇਸ਼ਰ ਉਹਦੀ ਗਤੀ ਜਾਣੀ ਨਹੀਂ ਜਾਂਦੀ ਹੈ, ਤੇ ਉਹਦੀ ਜਿਹੜੀ ਗਤੀ ਹੈ ਉਹ ਨਿਆਰੀ ਹੈ ਬੱਕਰੀ ਹੈ। ਇੱਕ ਤਾਤ ਮੇਰੋ ਬਿਯੋਗੰ ਸੁਕੀਨੋ, ਇੱਕੋ ਇੱਕ ਮੇਰੇ ਘਰ ਦੇ ਵਿੱਚ ਵਿਧਾਤੇ ਦੇ ਪੁੱਤਰ ਬਖਸ਼ਿਆ, ਦੇਖ ਲੋ ਕਹਿੰਦੇ ਉਹ ਪ੍ਰਧਾਤੇ ਨੇ ਉਹਦਾ ਵੀ ਵਿਛੋੜਾ ਪਾ ਦੇਣਾ ਕੀਤਾ ਹੈ। ਨਾ ਦੇਵੰ ਸਹਾਰੇ ਨਾ ਦੇਖਣ ਦੀਨ, ਇੱਕੋ ਪੁੱਤਰ ਹੈ ਮੇਰੇ ਕੋਲ, ਦੇਵਤ ਪਰਮੇਸ਼ਰ ਨੇ ਸਹਾਰਿਆ ਨਹੀਂ ਹੈ, ਦੇਖ ਲੋ ਮੈਨੂੰ ਦੇਖਣ ਨਹੀਂ ਦੇ ਰਿਹਾ, ਵਿਧਾਤਾ ਮੇਰੇ ਤੋਂ ਪਾਸੇ ਕਰ ਰਿਹਾ ਹੈ। ਭਰੇ ਅੰਕ ਮੈਂ ਸੀਤ ਸਵਾਸੰ ਨਿਕਾਰੇ, ਉਸ ਵੇਲੇ ਮਾਤਾ ਨੇ ਮੋਹ ਪ੍ਰੇਮ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਜੱਫੀ ਵਿੱਚ ਲੈ ਲਿਆ ਤੇ ਠੰਡੇ ਹੋ ਕੇ ਲੈ ਰਹੇ ਹਨ। ਵੱਡੀ ਪੀਰ ਮਾਨੋ ਹੁਮੈ ਪ੍ਰਾਨ ਨਿਆਰੇ, ਬਹੁਤੀ ਪੀੜਾ ਮੋਹ ਕਰਕੇ ਭਰ ਰਹੀ ਹੈ, ਮਾਨੋ ਸਵਾਸ ਹੀ ਬਕਰੇ ਹੋ ਰਹੀ ਹੈ, ਪ੍ਰਾਣ ਨਿਕਲ ਰਹੇ ਹਨ। ਕਹੋ ਤਾਤ ਤੇਰੇ ਬਿਨਾਂ ਕੈਸੇ ਜੀਵੋ, ਉਸ ਵੇਲੇ ਮਾਤਾ ਮੋਹ ਵਿੱਚ ਆ ਕੇ ਕਹਿੰਦੇ ਹੇ ਸੁਪੁੱਤਰ ਦਾਸ, ਤੁਹਾਤੋਂ ਬਗੈਰ ਮੈਂ ਕਿਵੇਂ ਇੱਥੇ ਜੀ ਸਕਾਂਗੀ। ਸਹਿਓ ਜਾਏ ਨਾਹੀ ਬਿਖੈ ਘੋਰ ਪੀਵੋ, ਇੱਥੋਂ ਤੁਹਾਡਾ ਜਿਹੜਾ ਵਿਛੋੜਾ ਸਹਾਰਿਆ ਨਹੀਂ ਜਾਣਾ, ਮੈਂ ਤਾਂ ਘੋਲ ਕੇ ਜਿਹੜੀ ਜ਼ਹਿਰ ਉਹ ਪੀ ਲਵਾਂਗੀ, ਮਰ ਜਾਵਾਂਗੀ। ਕਿਆ ਮੈਂ ਨਿਹਾਰੋਂ ਸੁਪਾਛੈ ਇਕਾਕੀ। ਤੁਸੀਂ ਮੇਰੇ ਕੋਲੋਂ ਚਲੇ ਗਏ, ਤੁਹਾਡੇ ਬਾਅਦ ਮੈਂ ਹੁਣ ਕੱਲੀ ਕਿਹਨੂੰ ਵੇਖਿਆ ਕਰਾਂਗੀ। ਹੁਤੋ ਸੂਨ ਏਕੋ ਸਮੀਪੰ ਨ ਤਾਂ ਕੀ। ਇੱਕੋ ਇੱਕ ਤੁਸੀਂ ਮੇਰੇ ਸੁਪੁੱਤਰ ਸੀ, ਉਹ ਅੱਜ ਤੁਸੀਂ ਹੁਣ ਮੇਰੇ ਕੋਲੇ ਨਹੀਂ ਰਹਿ ਰਹੇ, ਅੱਗੇ ਜਾ ਰਹੇ ਹੋ, ਪਾਸੇ ਜਾ ਰਹੇ ਹੋ। ਕਰੀ ਬੰਦਨਾ ਮਾਤ ਕੋ ਰੋਤ ਛੋਰੀ। ਉਸ ਵੇਲੇ ਮਾਤਾ ਨੂੰ ਨਮਸਕਾਰ ਕੀਤੀ, ਰੋਂਦਿਆਂ ਹੀ ਛੱਡ ਦਿੱਤਾ ਹੈ। ਪਿਤਾ ਕੋ ਨਮੋ ਕੀਨ ਦੋ ਹੱਥ ਜੋੜੀ। ਉਸ ਤੋਂ ਬਾਅਦ ਦੋਵੇਂ ਹੱਥ ਜੋੜ ਕੇ ਆਪਣੇ ਪਿਤਾ ਨੂੰ ਵੀ ਸੰਸਾਰ ਰੀਤੀ ਅਨੁਸਾਰ ਮੱਥਾ ਟੇਕ ਦਿੱਤਾ ਹੈ। ਸਖਾ ਕੋ ਮਿਲੇ ਜੋ ਹੁਤੇ ਬਾਲ ਪਿਆਰੇ। ਜਿਹੜੇ ਪੱਚੇ ਬਾਲਕ ਪਿਆਰੇ ਸੀ, ਮਿੱਤਰ ਸੀ, ਉਹ ਸਾਰਿਆਂ ਨੂੰ ਜਾਣ ਸਮੇਂ ਮਿਲੇ ਜੁੜੇ ਹਨ। ਮੁਝੇ ਸੰਗ ਲੈ ਫੇਰ ਪੰਥੰ ਵਧਾ। ਉਸ ਤੋਂ ਬਾਅਦ ਭਾਈ ਬਾਲਾ ਜੀ ਕਹਿੰਦੇ ਮੈਨੂੰ ਨਾਲ ਲੈ ਕੇ ਸੁਲਤਾਨਪੁਰ ਦੇ ਰਸਤੇ ਵੀ ਸਤਿਗੁਰੂ ਚੱਲ ਪਏ। ਵਿਖਿਆ ਤੇ ਵਿਰਾਗੰ ਵਿਚਾਰੰ ਕਹਾਨੀ। ਵਿਸ਼ਿਆਂ ਤੋਂ ਜਿਸ ਕਰਕੇ ਵਿਰਾਗ ਹੋਵੇ ਤੇ ਅੰਦਰ ਸ੍ਰੇਸ਼ਟ ਵਿਚਾਰ ਕਹਿੰਦੇ ਪੂਰਾ ਹੋਣ, ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਕਥਾਵਾਂ ਹਨ। ਮਗਨ ਜਾਤ ਭਾਖ ਹੈ ਭਲੇ ਮੋਖ ਦਾਨੀ। ਜੋ ਮੁਕਤੀ ਦੇਣ ਵਾਲੇ ਹਨ ਉਹ ਚੰਗੇ ਸਤਿਗੁਰੂ ਰਸਤੇ ਵਿੱਚ ਜਾਂਦੇ, ਇਹੋ ਜਿਹੀਆਂ ਕਥਾਵਾਂ ਮੈਨੂੰ ਸੁਣਾ ਰਹੇ ਹੈ, ਕਹਿ ਰਹੇ ਹੈ। ਪੁਰੀ ਨੀਰਾਨੀ ਕਟੀ ਵਾਟ ਸਾਰੀ। ਸਾਰਾ ਰਸਤਾ ਤੈਅ ਹੋ ਗਿਆ, ਸੁਲਤਾਨਪੁਰ ਜਿਹੜਾ ਸ਼ਹਿਰ ਨੇੜੇ ਆ ਗਿਆ ਹੈ। ਪ੍ਰਵੇਸ਼ੰ ਬਾਜ਼ਾਰੰ ਕੀਓ ਹੇਰ ਚਾਰੀ। ਆਪ ਜੀ ਬਾਜ਼ਾਰ ਵਿੱਚ ਪ੍ਰਵੇਸ਼ ਹੋ ਗਏ ਤੇ ਸੋਹਣਾ ਬਾਜ਼ਾਰ ਦੇਖਣਾ ਕੀਤਾ ਚਲਦਿਆਂ ਨੇ। ਗਏ ਧਾਮ ਜੈ ਰਾਮ ਬੇਦੀਨ ਰਾਈ। ਬੇਦੀਆਂ ਦੇ ਰਾਜਾ ਗੁਰੂ ਨਾਨਕ ਸਾਹਿਬ ਜੀ ਜੈ ਰਾਮ ਦੇ ਘਰ ਵਿੱਚ ਚਲੇ ਗਏ ਹਨ। ਤਬੈ ਨਾਨਕੀ ਸੋਦਰੀ ਦੇਖ ਤਾਈ। ਜਿਹੜੀ ਵੱਡੀ ਭੈਣ ਹੈ ਨਾਨਕੀ, ਉਸਨੇ ਦੇਖਿਆ ਵੀ ਗੁਰੂ ਨਾਨਕ ਮੇਰੇ ਵੀਰ ਆ ਰਹੇ ਹੈ, ਦੇਖਦਿਆਂ ਸਾਰ ਦੌੜ ਕੇ ਆਏ ਹਨ। ਉਬੈ ਪੈਰ ਪੈ ਆਨ ਕੇ ਸੀਸ ਧਾਰਿਓ। ਭੈਣ ਨੇ ਦੋਵੇਂ ਚਰਨਾਂ ਤੇ ਆ ਕੇ ਆਪਣਾ ਸੀਸ ਰੱਖ ਦਿੱਤਾ ਹੈ। ਦਇਆ ਐਨਿਓ ਦੇਖ ਵੈਨੰ ਉਚਾਰਿਓ। ਇਸ ਤਰ੍ਹਾਂ ਜਿਹੜੇ ਦਇਆ ਦੇ ਗੁਰੂ ਨਾਨਕ ਸਾਹਿਬਾਨ ਨੇ ਤੱਕ ਕੇ ਆਪਣੇ ਮੁਖ ਤੋਂ ਬਚਨ ਕਹੇ ਭੈਣ ਨੂੰ। ਵੱਡੀ ਸੋਦਰੀ ਮੋਹਿਤ ਵੈਸ ਤੇਰੀ। ਇਹ ਨਾਨਕੀ ਭੈਣ ਮੇਰੇ ਨਾਲੋਂ ਤੇਰੀ ਜਿਹੜੀ ਉਮਰ ਹੈ ਉਹ 3 ਸਾਲ ਵੱਡੀ ਹੈ। ਕਰੋ ਬੰਦਨਾ ਯੋਗਤਾ ਹੈ ਸੋ ਮੇਰੀ। ਇਹ ਤਾਂ ਮੇਰੀ ਯੋਗਤਾ ਹੈ ਵੀ ਮੈਂ ਵੱਡੀ ਭੈਣ ਨੂੰ ਮੱਥਾ ਟੇਕਾਂ। ਪੂਠੀ ਕਰੀ ਬਾਤ ਯੋਗੂ ਨ ਐਸੇ। ਵੱਡੀ ਭੈਣੇ ਤੂੰ ਵੱਡੀ ਜੀ ਗੱਲ ਕਰ ਦਿੱਤੀ, ਇਸ ਤਰ੍ਹਾਂ ਤਾਂ ਤੈਨੂੰ ਮੱਥਾ ਟੇਕਣਾ ਇਹ ਗੱਲ ਯੋਗਤਾ ਵਾਲੀ ਨਹੀਂ ਹੈ। ਕੀਓ ਸੋਦਰੀ ਜੋ ਅਬੈ ਆਪ ਜੈਸੇ। ਵੱਡੀ ਭੈਣ ਜਿਸ ਤਰ੍ਹਾਂ ਆਪ ਜੀ ਨੇ ਉੱਟੀ ਜੀ ਗੱਲ ਕੀਤੀ ਹੈ, ਤੈਨੂੰ ਕਰਨ ਯੋਗ ਨਹੀਂ ਸੀ। ਕਹੇ ਨਾਨਕੀ ਸਾਚ ਜੈਸੇ ਬਖਾਨੀ। ਉਸ ਵੇਲੇ ਨਾਨਕੀ ਨੇ ਕਿਹਾ ਹੈ ਵੀਰ ਜਿਹੜੀ ਤੂੰ ਗੱਲ ਕਹੀ ਹੈ ਤਾਂ ਇਸੇ ਤਰ੍ਹਾਂ ਵੀ ਸੱਚੀ ਕਹੀ ਹੈ। ਜੂਈ ਹੋਏ ਭਰਾਤਾ ਕਹੋ ਸੋ ਪ੍ਰਮਾਨੀ। ਫਿਰ ਵੀ ਕਹਿੰਦੇ ਜੇ ਤੁਸੀਂ ਭਰਾ ਹੋਵੋ ਤੇ ਫਿਰ ਤਾਂ ਮੈਂ ਤੁਹਾਡੀ ਇਹ ਗੱਲ ਕਹੀ ਨੂੰ ਮੰਨ ਲਵਾਂ। ਨਹੀਂ ਭਰਾਤ ਕਾਂਕੇ ਜਗੰ ਈਸ਼ ਪੇਖੋ। ਤਾਂ ਤੁਹਾਨੂੰ ਪਰਮੇਸ਼ਰ ਸਰੂਪ ਵੇਖਦੀ ਹੈ, ਤੁਸੀਂ ਬਿਲਕੁਲ ਕਿਸੇ ਦੇ ਭਰਾ ਭਰੂ ਨਹੀਂ ਹੋ। ਹਿਰਦੈ ਆਪਣੇ ਮੈਂ ਨਾ ਭਰਾਤਾ ਭੇਲੇ। ਮੈਂ ਤਾਂ ਆਪਣੇ ਰਾਮ ਹਿਰਦੇ ਵਿੱਚ ਤੈਨੂੰ ਕੋਈ ਇਸ ਤਰ੍ਹਾਂ ਵੀ ਭਰਾ ਰੂਪ ਵਿੱਚ ਨਹੀਂ ਤੱਕ ਰਹੀ ਹਾਂ, ਤੁਹਾਨੂੰ ਪਰਮੇਸ਼ਰ ਰੂਪ ਦੇਖ ਕੇ ਮੱਥਾ ਟੇਕਦੀ ਹਾਂ। ਨਾ ਆਦੰਗ ਨਾ ਅੰਤੰ ਬੇਅੰਤੰ ਸਰੂਪੰ। ਜਿਸ ਵਾਹਿਗੁਰੂ ਦਾ ਨਾ ਕੋਈ ਆਦ ਹੈ ਨਾ ਅੰਤ ਹੈ, ਉਹ ਜੋ ਬੇਅੰਤੀ ਸ਼ਕਤੀਆਂ ਵਾਲਾ ਸਰੂਪ ਹੈ। ਪਿਤਾ ਹੈ ਨਾ ਮਾਤਾ ਨਾ ਬੰਧਨ ਅਨੂਪੰ। ਪਰਮੇਸ਼ਰ ਦਾ ਨਾ ਕੋਈ ਪਿਓ ਹੈ ਨਾ ਕੋਈ ਮਾਂ ਹੈ ਨਾ ਕੋਈ ਭਰਾ ਸਾਗ ਸੰਬੰਧੀ ਉਪਮਾ ਤੋਂ ਰਹਿਤ ਹੈ। ਨਿਜੰ ਇਛਤੇ ਦੇਹ ਧਾਰੀ ਦਇਆਲੰ। ਗੁਰੂ ਨਾਨਕ ਸਾਹਿਬ ਜੀ ਉਹ ਤੁਸੀਂ ਹੋ, ਆਪਣੀ ਇੱਛਾ ਅਨੁਸਾਰ ਹੀ ਤੁਸੀਂ ਇਹ ਦੇਹ ਧਾਰਨ ਕੀਤੀ ਹੈ ਦਿਆਲੂ ਜੀ। ਉਦਾਰਨ ਮੰਦੰ ਜਗੰ ਜੀਵ ਜਾਲੰ। ਸੰਸਾਰ ਦੇ ਜਿਹੜੇ ਸਾਰੇ ਜੀਵ ਭੈੜੀ ਅਕਲਮੱਧ ਵਾਲੇ ਹੈ ਉਹਨਾਂ ਨੂੰ ਧਾਰਨ ਵਾਸਤੇ ਤੁਸੀਂ ਇਹ ਸਰੀਰ ਧਾਰਿਆ ਹੈ। ਕਲੀ ਕਾਲ ਮਾਹੀ ਬਿਥਾਰੋ ਸੁਚਾਲੀ। ਕਲਯੁਗ ਦਾ ਭਿਆਨਕ ਸਮਾਂ, ਇਹਦੇ ਸੋਹਣੀ ਜਿਹੜੀ ਚਾਲੀ ਹੈ ਰੀਤੀ ਮਰਿਆਦਾ ਸੀ ਉਹ ਖਿਲਾਰ ਫਲਾ ਰਹੇ ਹੋ। ਮਿਟਾਵੋ ਕੁਪੰਥੰ ਕੁਦੰਬੰ ਕੁਚਾਲੀ, ਜਿਹੜਾ ਖੋਟਾ ਰਸਤਾ ਹੈ ਉਹ ਛੱਡ ਛਡਾ ਮਿਟਾ ਕੇ, ਖੋਟੇ ਪਖੰਡ ਹੋਰ ਜਿਹੜੀਆਂ ਖੋਟੀਆਂ ਰਸਮਾਂ ਉਹ ਤੁਸੀਂ ਮਿਟਾਉਣ ਲਈ ਆਏ ਹੋ। ਸਦਾ ਐਸ ਹੀ ਮੋਹ ਕੋ ਦਾਨ ਦੀਜੈ। ਗੁਰੂ ਨਾਨਕ ਸਾਹਿਬ ਜੀ, ਇਸ ਤਰ੍ਹਾਂ ਦਾ ਜਿਹੜਾ ਦਾਨ ਮੈਨੂੰ ਹਮੇਸ਼ਾ ਵਾਸਤੇ ਦੇ ਦਈਏ। ਮਤੰਗ ਨਾ ਵਿਸਾਰੋ ਕਬੈ ਯੋ ਪ੍ਰਸੀਜੈ, ਇਸ ਤਰ੍ਹਾਂ ਕਹਿੰਦੇ ਪ੍ਰਸੰਨ ਹੋ ਕੇ ਬਚਨ ਕਰੋ, ਜਿਸ ਤਰ੍ਹਾਂ ਦਾ ਇਸ ਮੇਰੇ ਮਨ ਅੰਦਰ ਬੁੱਧੀ ਅੰਦਰ ਭਰੋਸਾ ਹੈ ਉਹ ਬਣਿਆ ਰਹੇ। ਮੈਂ ਇਸ ਤਰ੍ਹਾਂ ਦਾ ਜਿਹੜਾ ਭਰੋਸਾ ਹੈ ਆਪਣੀ ਬੁੱਧੀ ਵਿੱਚੋਂ ਕਦੇ ਭੁਲਾਵਾਂ ਨਾ, ਆਪ ਨੂੰ ਪਰਮੇਸ਼ਰ ਰੂਪੀ ਸਮਝੀ ਰਹਾ। ਕਿਤੇ ਮਦ ਜੈ ਰਾਮ ਆਇਓ ਤਾਹਾ ਹੀ, ਜਿਸਮ ਭੈਣ ਜਿਹੜੀ ਹੈ ਸ਼ਰਧਾ ਭਾਵਨਾ ਵਿੱਚ ਗੁਰੂ ਨਾਨਕ ਸਾਹਿਬ ਨਾਲ ਬਚਨ ਵਿਲਾਸ ਕਰ ਰਹੇ ਸੀ, ਇੰਨੇ ਸਮੇਂ ਦੇ ਵਿਚਕਾਰ ਹੀ ਇਹਦਾ ਜਿਹੜਾ ਪਤੀ ਜੈ ਰਾਮ ਹੈ ਉੱਥੇ ਘਰ ਵਿੱਚ ਹੀ ਆ ਗਿਆ ਹੈ। ਸੁਸਾ ਨਾਨਕੀ ਸੋ ਮਿਲੇ ਵੈਸ ਜਾਹੀ, ਜਿੱਥੇ ਆਪਣੀ ਭੈਣ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਮਿਲ ਕੇ ਬੈਠੇ ਹੋਏ ਸਨ। ਉੱਠੇ ਬੰਦਨਾ ਕੋ ਨਿਹਾਰੇ ਜਰਾਮਾ, ਜੈ ਰਾਮ ਨੂੰ ਆਇਆ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਮੱਥਾ ਟੇਕਣ ਲਈ ਉੱਠ ਖੜੋਤੇ। ਹਟਾਇਓ ਇਹਨੇ ਆਪ ਕੀਨੀ ਪ੍ਰਣਾਮਾ, ਜੈ ਰਾਮ ਨੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਦਿਆਂ ਹਟਾਇਆ, ਆਪ ਸਗੋਂ ਚਰਨਾਂ ਤੇ ਨਮਸਕਾਰ ਕੀਤੀ। ਕਹੇ ਬੈਨ ਜੈ ਰਾਮ ਧਾਮੰ ਪੁਨੀਤਾ, ਸਵੇਰੇ ਜੈ ਰਾਮ ਨੇ ਮੱਥਾ ਟੇਕ ਕੇ ਬਚਨ ਕਹੇ ਕਿ ਮਾਰਾ ਮੇਰਾ ਤਾਂ ਘਰ ਪਵਿੱਤਰ ਹੋ ਗਿਆ। ਭਇਓ ਆਵਨੋ ਤੇ ਉਡੀਕ ਅੰਤ ਨੀਤਾ, ਆਉਣ ਕਰਕੇ ਘਰ ਪਵਿੱਤਰ ਹੋ ਗਿਆ, ਮੈਂ ਤਾਂ ਬਹੁਤ ਸਮੇਂ ਤੋਂ ਹਮੇਸ਼ਾ ਉਡੀਕਾਂ ਕਰ ਰਿਹਾ ਸੀ ਵੀ ਕਦੋਂ ਆਉਣ ਗੁਰੂ ਨਾਨਕ ਸਾਹਿਬ। ਨਿਹਾਲੰ ਕੀਓ ਮੋਹ ਦੀਨੋ ਦਿਦਾਰੰ, ਜਾ ਕੇ ਮੈਨੂੰ ਦਰਸ਼ਨ ਦਿਦਾਰ ਦੇ ਦਿੱਤੇ, ਮੈਨੂੰ ਤਾਂ ਨਿਹਾਲੋ ਨਿਹਾਲ ਕਰ ਦਿੱਤਾ ਹੈ। ਓਹੋ ਸੰਤ ਰੂਪੰ ਅਨੂਪੰ ਦਯਾਰੰ, ਗੁਰੂ ਨਾਨਕ ਸਾਹਿਬ ਤੁਸੀਂ ਤਾਂ ਦਿਆਲੂ ਕਿਰਪਾਲੂ, ਪੂਹੋ ਤੁਰੈ ਤਨੂਪੰ ਹੋ ਸੰਤ ਰੂਪ ਹੋ। ਚਹੋ ਪੋਸ਼ਸ਼ੰ ਜੈਸ ਤੈਸੀ ਹੰਡਾਵੋ, ਗੁਰੂ ਨਾਨਕ ਸਾਹਿਬ ਜਿਹੋ ਜੀ ਤੁਸੀਂ ਚਾਹੋ ਉਹੀ ਜੀ ਪਿਸ਼ਾਬ ਬਣਾ ਕੇ ਹੰਡਾ ਲਿਆ ਕਰੋ, ਪਾ ਲਿਆ ਕਰੋ। ਰੁਚਾ ਜੋ ਹਿਰਦੈ ਸੋ ਭਲੀ ਭਾਤ ਖਾਵੋ, ਤੁਹਾਡਾ ਜੀ ਰੁਚਾ ਕਰੇ ਜੀ ਚਾਹੇ ਉਹ ਚੰਗੀ ਤਰ੍ਹਾਂ ਭੈਣ ਤੋਂ ਬਣਾ ਬਣੋ ਕੇ ਸ਼ਖਸ਼ ਖਾ ਲਿਆ ਕਰੋ, ਖਾ ਪੀ ਲਿਆ ਕਰੋ। ਰਹੋ ਬੈਠ ਆਪੰ ਨਿਕੇਤੰ ਤੁਮਾਰੋ, ਇਹ ਮਹਾਰਾਜ ਤੁਹਾਡਾ ਹੀ ਘਰ ਹੈ, ਆਮ ਇੱਥੇ ਬੈਠੇ ਰਹੋ। ਕਰੋ ਸੰਤ ਸੰਗੰ ਸੁਨਾਮੰ ਉਚਾਰੋ, ਜਿੱਥੇ ਕੋਈ ਸਤਸੰਗਤ ਹੁੰਦੀ ਉੱਥੇ ਜਾ ਬੈਠਿਆ ਕਰੋ, ਤਿਉਂ ਬੈਠ ਕੇ ਵਾਹਿਗੁਰੂ ਨਾਮ ਉਚਾਰਿਆ ਕਰੋ, ਜਪਿਆ ਕਰੋ। ਦੋਹਰਾ ਅਸ ਬਿਦ ਮਿਲ ਕਰ ਪਰਸ ਪਰ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਭੈਣ ਜੈ ਰਾਮ ਜੀ ਆਪੋ ਵਿੱਚ ਹੀ ਮਿਲ ਜੁਲ ਕੇ, ਦੋਏ ਦੇਸ਼ ਉਰ ਹਰ ਖਾਏ, ਤਰਫਾਂ ਤੋਂ ਹਿਰਦਿਆਂ ਵਿੱਚ ਬਹੁਤ ਖੁਸ਼ ਹੋਏ ਹਨ। ਸ੍ਰੀ ਨਾਨਕ ਸੋ ਪ੍ਰਕਾਸ਼ ਕੋ, ਕਵੀ ਸੰਤੋਖ ਸਿੰਘ ਜੀ ਕਹਿੰਦੇ ਜੋ ਸਭਾਈ ਮਨ ਨਾਨਕ ਪ੍ਰਕਾਸ਼ ਪੁਸਤਕ ਹੈ, ਪੂਰਨ ਖੋੜਸ ਤਿਆਹਾਏ, ਜਿਹੜਾ ਸੋਲਵਾਂ ਤਿਆਹਾਏ ਕਹਿੰਦੇ ਪੂਰਾ ਹੋ ਗਿਆ ਹੈ। ਦੋਹਰਾ ਰਾਮ ਦਾਸ ਸ੍ਰੀ ਸਤਿਗੁਰੂ, ਅਗਲਾ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮਹਿਮਾ ਦਾ ਮੰਗਲ ਕਰ ਰਿਹਾ, ਜੋ ਸਤਿਗੁਰੂ ਰਾਮਦਾਸ ਸਾਹਿਬ ਜੀ ਸੋਭਾ ਵਾਲੇ, ਦਾਸਨ ਕੇ ਸੁਖ ਰਾਸ, ਆਪਣੇ ਦਾਸ ਗੁਰਸਿੱਖਾਂ ਨੂੰ ਸੁਖਾਂ ਦੇ ਖਜ਼ਾਨੇ ਇੱਥੇ ਬਖਸ਼ਣ ਵਾਲੇ, ਯਮ ਪਾਸਨ ਕੇ ਤ੍ਰਾਸ ਕੋ, ਅੱਗੇ ਪ੍ਰਲੋਕ ਦੇ ਜਿਹੜੀਆਂ ਜਾਂਦੀਆਂ ਫਾਹੀਆਂ ਦੇ ਡਰ ਪਏ ਹਨ, ਕਰਤ ਛਿਨਕ ਮਹਿਨਾਸ, ਰਾਮਦਾਸ ਸਾਹਿਬ ਜੀ ਇੱਕ ਛਿਨ ਵਿੱਚ ਹੀ ਸਾਰੇ ਨਾਸ ਕਰਦੇ ਹਨ। ਸ੍ਰੀ ਬਾਲਾ ਸੰਦੁਰ ਵਾਚ ਸਵਈਆ, ਭਾਈ ਬਾਲਾ ਜੀ ਕਹਿ ਰਹੇ ਇਸ ਤਰ੍ਹਾਂ ਨਾਲ ਮਿਲ ਜੁਲ ਕੇ ਖੁਸ਼ ਹੋ ਰਹੇ ਹਨ, ਔਰ ਸਾਦਰ ਸੇਵ ਭਲੇ ਕਰ ਹੀ, ਹਿਰਦੇ ਵਿੱਚ ਖੁਸ਼ ਹੋ ਰਿਹਾ ਜਾਂ ਹਿਰਦੇ ਵਿੱਚ ਸਤਿਕਾਰ ਲਿਆ ਕਰਕੇ ਚੰਗੀ ਤਰ੍ਹਾਂ ਦੋਵੇਂ ਜੀ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਦੇ ਹਾਂ। ਕਾਲ ਬਿਤਾਵੈ ਦਿਆਲ ਮਹਾ, ਦਿਆਲੂ ਕਿਰਪਾਲੂ ਆ ਜਿਹੜਾ ਸਮਾਂ ਉਹਨੂੰ ਬਤੀਤ ਕਰੇ। ਸੁਲਤਾਨਪੁਰੇ ਸੁਖ ਸੋ ਫਿਰਹੀ, ਜਿਹੜਾ ਸੁਲਤਾਨਪੁਰ ਸ਼ਹਿਰ ਹੈ ਇਹਦੇ ਵਿੱਚ ਸੁਖ ਆਰਾਮ ਨਾਲ ਆ ਫਿਰਦੇ ਤੁਰਦੇ ਆ ਵਿਚਰਦੇ। ਤਾਰਨ ਜਾਂ ਅਵਤਾਰ ਧਰਿਓ, ਭਾਈ ਬਾਲਾ ਜੀ ਤਥਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਸ ਕਾਰਨ ਕਰਕੇ ਅਵਤਾਰ ਧਾਰਿਆ, ਕਲ ਕੇ ਨਰ ਮੰਦ ਮਹਾ ਜਰਹੀ, ਇਹ ਜਿਹੜੇ ਕਲਯੁਗ ਦੇ ਭੈੜੇ ਲੋਕ ਮਹਾਨ ਕਹਿੰਦੇ ਈਰਖਾ ਦੁਆਸ਼ ਵਿਸ਼ਿਆਂ ਵਿੱਚ ਸੜ ਮਚ ਰਹੇ। ਬਾਸਰ ਏਕ ਸੁਸਾ ਪਤ ਸੋ, ਇੱਕ ਦਿਨ ਦੀ ਗੱਲ ਹੈ ਆਪਣੀ ਬੁੱਢੀ ਭੈਣ ਦੇ ਨਾਲ ਭਗਨੀ ਮਿਲ ਵੈਸਤ ਭੇ ਘਰ ਹੀ, ਆਪਣੇ ਭੈਣ ਨਾਲ ਮਿਲ ਕੇ ਘਰ ਵਿੱਚ ਬੈਠ ਰਹੇ ਸਨ। ਪੰਕਜ ਨੈਣ ਪ੍ਰਭੂ ਗੁਣ ਐਨ, ਇਹਨਾਂ ਦੇ ਕਵਲ ਵਰਗੇ ਨੇਤਰ ਹਨ, ਗੁਣਾਂ ਦੇ ਘਰ ਹਨ ਪਰਮੇਸ਼ਰ ਨੂੰ ਗੁਰੂ ਨਾਨਕ ਸਾਹਿਬ ਜੀ। ਭਨੇ ਮੁਖ ਬੈਨ ਸੁਣੋ ਮਮ ਬਾਨੀ, ਸੁਰੇ ਮੁਖੋਂ ਬਚਨ ਕਹੇ ਆ ਬੁੱਢੀ ਭੈਣ, ਮੇਰੇ ਬਚਨ ਜਿਹੜੇ ਹਨ ਉਤੋਂ ਧਿਆਨ ਦੇ ਕੇ ਸੁਣ ਲਾ। ਕਾਰ ਬਿਹੀਨ ਭਲੇ ਨਹਿ ਚੀਨ, ਜਿਹੜਾ ਕੰਮ ਤੋਂ ਬਗੈਰ ਵਿਹਲੇ ਬੈਠੇ ਰਹਿਣਾ ਇਹ ਚੰਗਾ ਨੀ ਜਾਣਿਆ ਜਾਂਦਾ। ਕਹੇ ਪਰ ਬੀਨ ਸਭੈ ਜਗ ਜਾਨੀ, ਸਾਰੇ ਸੰਸਾਰ ਦੇ ਜਾਣੀ ਜਾਂਦੀ ਗੱਲ, ਸਿਆਣੇ ਵੀ ਕਹਿੰਦੇ ਵੀ ਵਿਹਲਣ ਮਨੁੱਖ ਚੰਗਾ ਨੀ ਲੱਗਦਾ ਹੁੰਦਾ। ਹੈ ਜਗ ਰੀਤ ਕਰੈ ਸਭ ਪ੍ਰੀਤ, ਇਹ ਸੰਸਾਰ ਵਿੱਚ ਰੀਤੀ ਹੈ ਜੇ ਕੋਈ ਕੰਮ ਕਰੇ ਤੇ ਸਾਰੇ ਉਹਦੇ ਨਾਲ ਪ੍ਰੀਤੀ ਕਰਦੇ ਹੁੰਦੇ। ਸੋ ਕਰੋ ਵਿਪਰੀਤ ਕਰੋ ਮਨ ਮਾਨੇ, ਉਹ ਕਹਿੰਦੇ ਫਿਰ ਜਿਵੇਂ ਮੈਂ ਰੋਟੀ ਗੱਲ ਕਿਉਂ ਕਰਾਂ, ਇਸ ਮੇਰੇ ਮਨ ਵਿੱਚ ਮੰਨਿਆ ਵੀ ਮੈਂ ਵੀ ਕੁਝ ਨਾ ਕੁਝ ਕੰਮ ਧੰਦਾ ਕਰਿਆ ਕਰਾਂ। ਦੇਹੋ ਬਤਾਏ ਜੋ ਮਨ ਪਾਏ, ਇਹ ਭੈਣ ਜੀ ਜਿਹੜਾ ਕੋਈ ਕੰਮ ਧੰਦਾ ਤੁਹਾਡੇ ਮਨ ਨੂੰ ਚੰਗਾ ਲੱਗਦਾ ਮੈਨੂੰ ਵੀ ਦੱਸ ਦਿਓ। ਬਿਤਾਏ ਸਮਾਂ ਪਰ ਚਾਨ ਜੋ ਪ੍ਰਾਣੀ, ਇਸ ਤਰ੍ਹਾਂ ਕਹਿੰਦੇ ਪਰਚਾ ਜਿਹੜਾ ਪ੍ਰਾਣੀ ਪਰਚ ਜਾਏਗਾ ਤੇ ਸਮਾਂ ਵੀ ਚੰਗਾ ਬੀਤ ਜਾਏਗਾ ਲੰਘ ਜਾਏਗਾ। ਸੁਣ ਕੇ ਭਗਨੀ ਪੁਨ ਬੈਨ ਭਨੇ, ਗੁਰੂ ਨਾਨਕ ਸਾਹਿਬ ਜੀ ਸੁਣ ਕੇ ਭੈਣ ਨੇ ਫਿਰ ਪੁਨਾ ਬਚਨ ਕਹੇ। ਮਨ ਗਿਆਨ ਸੁਣੋ ਗੁਣ ਤੋਂ ਪਰਚਾ, ਜਿਸ ਵੀ ਮਾਰਾ ਕੰਮ ਕਰਨਾ ਨਾ ਤੇ ਆਹ ਕਰ ਲਿਆ ਕਰੋ। ਜਿੱਥੇ ਕੋਈ ਗਿਆਨ ਦੇ ਬਚਨ ਸੁਣਾਉਂਦਾ ਉੱਥੇ ਜਾ ਕੇ ਗਿਆਨ ਦੇ ਬਚਨ ਸੁਣ ਲਿਆ ਕਰੋ, ਤੇ ਇਸੇ ਤਰ੍ਹਾਂ ਮਨ ਵਿੱਚ ਜਿਹੜਾ ਸੁਣਿਆ ਉਹਦਾ ਵਿਚਾਰ ਕਰ ਲਿਆ ਕਰੋ। ਇਹ ਕਹਿੰਦੇ ਤੁਹਾਡਾ ਪਰਚਾ, ਦੋ ਕੰਮ ਕਰਿਆ ਕਰੋ, ਗਿਆਨ ਦੇ ਵਚਨ ਸੁਣਿਆ ਕਰੋ, ਸੁਣ ਕੇ ਵਿਚਾਰਿਆ ਕਰੋ ਤੇ ਅੱਗੇ ਦੱਸਿਆ ਕਰੋ। ਜਗ ਕੰਤ ਮਤੋ ਚਿਤ ਸੰਤ ਬੇਅੰਤ, ਤੁਸੀਂ ਸੰਸਾਰ ਦੇ ਮਾਲਕ ਹੋ, ਤੁਹਾਡਾ ਜਿਹੜਾ ਚਿੱਤ ਹੈ ਉਹ ਸਾਧੂਆਂ ਸੰਤਾਂ ਵਾਲਾ ਹੈ, ਤੁਸੀਂ ਬੇਅੰਤੀ ਸਾਧੂਆਂ ਤੋਂ ਮਹਾਨ ਹੋ। ਕਰੋ ਮਿਲ ਸੰਤਾਂ ਸੋ ਚਰਚਾ, ਜਿੱਥੇ ਸਾਧੂ ਸੰਤ ਮਿਲਦੇ ਉਹਨਾਂ ਨਾਲ ਤੁਸੀਂ ਗਿਆਨ ਵਿਚਾਰ ਦੀ ਚਰਚਾ ਕਰੋ ਕਰੋ, ਇਹ ਤੁਸੀਂ ਕੰਮ ਕਰਦੇ ਰਹੋ। ਨਰ ਨਾਰ ਚਰਾਚਰ ਦੇਨ ਦਤਾਰ, ਇਸੇ ਤਰ੍ਹਾਂ ਜਿਹੜੇ ਕੋਈ ਉਹ ਦਤਾਰ ਵਾਹਿਗੁਰੂ ਹੈ, ਜੜ ਚੇਤਨ ਨੂੰ ਦੇਣ ਵਾਲੇ, ਇਸਤਰੀ ਪੁਰਸ਼ਾਂ ਨੂੰ ਦੇਣ ਵਾਲੇ ਹਨ। ਸੁਰਾਸੁਰ ਬ੍ਰਿੰਦ ਕਰੈ ਅਰਚਾ, ਤੁਸੀਂ ਹੋ ਕਹਿੰਦੇ ਦੇਵਤੇ ਦੈਨ ਸਮੂਹ ਤੁਹਾਡੀ ਪੂਜਾ ਕਰਦੇ। ਧਨ ਧਨ ਪਦਾਰਥ ਜੋ ਘਰ ਮੈਂ, ਸਾਡੇ ਘਰ ਦੇ ਜਿਹੜਾ ਕੋਈ ਧਨ ਹੈ ਜਾਂ ਅੰਨ ਵਗੈਰਾ ਪਦਾਰਥ ਹੈਗਾ ਹੈ, ਕਰਨਾ ਤਵ ਲੈ ਕਰੋ ਖਰਚਾ, ਇਹ ਤੁਹਾਡੀ ਕਿਰਪਾ ਨਾਲ ਹੀ ਦਿੱਤਿਆ ਹੋਇਆ, ਲੈ ਕੇ ਮੋਇਨਾ ਖਰਚ ਕਰੀ ਚਲੋ, ਸ਼ਕੀ ਸ਼ਿਕਾਈ ਲੋ। ਵਾਕ ਜਰਾਮ ਭਨੇ ਅਭਰਾਮ, ਉਦੋਂ ਬਾਅਦ ਫਿਰ ਜਿਹੜਾ ਜੈ ਰਾਮ ਉਸਨੇ ਸੋਹਣੇ ਬਚਨ ਕਹੇ, ਜੋ ਕਾਮਨਾ ਹੋਏ ਸੁਧਾਮ ਤੇ ਲੀਜੈ, ਜੋ ਤੁਹਾਡੀ ਇੱਛਾ ਹੋਵੇ ਤੁਸੀਂ ਚੁੱਕ ਬੇਸੰਸੇ ਹੋ ਕੇ ਘਰੋਂ ਚੁੱਕ ਲਿਆ ਕਰੋ, ਲੈ ਲਿਆ ਕਰੋ। ਜੇ ਜਗ ਕਾਜ ਸੁਪਾਜ ਸਮਾਜ, ਉਹ ਜਿਹੜੇ ਸੰਸਾਰ ਦੇ ਕੰਮ ਧੰਦੇ ਐਵੇਂ ਝੂਠੇ ਹੀ ਸਾਜੋ ਸਮਾਜ, ਐਵੇਂ ਧੰਦ ਪਿੱਟਣਾ ਹੈ। ਤੁਮੈ ਨਹਿ ਛਾਜਤ ਕਿਉਂ ਉਰ ਜੀਚੀ, ਇਹਨਾਂ ਧੰਦਾ ਵਿੱਚ ਤੁਸੀਂ ਕਿਉਂ ਮਾਰਾ ਫਸਣਾ ਹੈ, ਇਹ ਤੁਹਾਨੂੰ ਇਹ ਕੰਮ ਸਜਦੇ ਆ ਕਿਉਂ ਤੁਸੀਂ ਉਲਝਣੇ ਆ ਸਾਡੇ ਵਾਂਗ। ਲਾਜ ਭਰੇ ਮਹਾਰਾਜ ਵਿਸਾਰ, ਇਹ ਮਾਰਾ ਅਸੀਂ ਸ਼ਰਮ ਦੇ ਭਰੇ ਹੋਏ ਪਰਮੇਸ਼ਰ ਨੂੰ ਭੁਲਾ ਛੱਡਿਆ ਹੋਇਆ। ਪਚੇ ਨਿਜ ਕਾਰਜ ਹੈ ਮੋਸੇ ਲਖੀ, ਬੀਜੈ। ਸਾਡੇ ਵਰਗੇ ਕਹਿੰਦੇ ਕੰਮ ਧੰਦਿਆਂ ਵਿੱਚ ਕਰ, ਜਿਹੜੇ ਪਚੇ ਹੋਏ ਖਪੇ ਆ ਜਾਣ ਲਈਏ। ਬੈਠ ਰਹੋ ਜਸ ਨਾਮ ਕਹੋ, ਮਾਰਾ ਘਰੇ ਚੌਂਕੜਾ ਮਾਰ ਕੇ ਬੈਠਿਆ ਕਰੋ, ਪਰਮੇਸ਼ਰ ਦੇ ਨਾਮ ਦਾ ਜਸ ਕਿਹਾ ਕਰੋ। ਹਰ ਪ੍ਰੇਮ ਲਹੋ ਸੁਖ ਯੋ ਮੁਝ ਦੀਜੈ, ਵਾਹਿਗੁਰੂ ਦਾ ਪ੍ਰੇਮ ਪ੍ਰਾਪਤ ਕਰੋ, ਇਉਂ ਸਾਨੂੰ ਕਹਿੰਦੇ ਸੁਖ ਦਈਏ ਤੇ ਆਪ ਸੁਖ ਬਖਸ਼ ਦਈਏ। ਪੁਨ ਪੰਕਜ ਨੈਣ ਭਰੇ ਮੁਖ ਬੈਨ, ਭਨੇ ਮੁਖ ਬੈਨ। ਜੈ ਰਾਮ ਤੋਂ ਸੁਣ ਕੇ ਕਬਲ ਵਰਗੇ ਨੇਤਰਾਂ ਵਾਲੇ ਸਤਿਗੁਰਾਂ ਨੇ ਮੁਖੋਂ ਫਿਰ ਬਚਨਿਓ ਕਹੇ। ਸੁਸ਼ਾਸਨ ਵੇਦ ਬਖਾਨਤ ਜੈਸੇ, ਹੇ ਭੈਣ ਹੇ ਜੈ ਰਾਮ, ਤੈਨੂੰ ਅਸੀਂ ਗਿਆਨਮਈ ਜਿਹੜੇ ਬਚਨ ਆ ਉਹ ਕਹਿੰਦੇ ਦੱਸਦੇ ਆ ਕਹਿੰਦੇ ਹਾਂ। ਕਰ ਸੋ ਕਰ ਕਾਰ ਆਹਾਰ ਕਰੈ, ਹਰ ਇੱਕ ਮਨੁੱਖ ਨੂੰ ਆਪਣੇ ਹੱਥਾਂ ਦੇ ਨਾਲ ਕੋਈ ਨਾ ਕਹਿੰਦੇ ਕੰਮ ਕਰਕੇ ਫਿਰ ਭੋਜਨ ਛਕਣਾ ਚਾਹੀਦਾ। ਕਾਲ ਖਾਏ ਕਿਸ਼ਤੋਂ ਦੇ ਨਾਨਕ ਰਾਹ ਪਛਾਣਾ ਸੇ, ਗਿਆਨ ਦੇ ਵਚਨ ਆਪ ਜੀ ਕਹਿ ਰਹੇ ਹੈ। ਕਿਰਤਾਰਥ ਦੇਹ ਕਰੈ ਨਰ ਐਸੇ, ਇਸ ਤਰ੍ਹਾਂ ਕਹਿੰਦੇ ਹੱਥਾਂ ਨਾਲ ਕਿਰਤ ਕਰਕੇ ਤੇ ਮਨੁੱਖ ਦੇਹ ਨੂੰ ਮਨੁੱਖ ਜਿਹੜਾ ਇਹ ਪੁਰਸ਼ ਆ ਸਫਲੀ ਕਰੇ। ਧਨ ਆਪ ਕਮਾਏ ਖਵਾਏ ਕਖਾਵਤ, ਆਪ ਧਨ ਖਵਾ ਕਮਾਵੇ ਫਿਰ ਕਹਿੰਦੇ ਸਾਧੂਆਂ ਸੰਤਾਂ ਨੂੰ ਖਵਾ ਕੇ ਫਿਰ ਛਕੇ। ਭੋਜਨ ਸਾਧਨ ਸਾਧਨ ਦੈਸੇ, ਜਿਹੜੇ ਸਾਧੂ ਲੋਕ ਉਹਨਾਂ ਨੂੰ ਭੋਜਨ ਵੀ ਦੇਵੇ, ਕੋਈ ਵਸਤਰ ਕੱਪੜਾ ਵੀ ਦੇਵੇ। ਕਰਨਾ ਕਰ ਸੰਤ ਉਧਾਰ ਕਰੈ, ਵੀ ਜਦੋਂ ਕੰਮ ਕਰਕੇ ਆਵਸ਼ਕਦਾ ਸਾਧੂ ਨੂੰ ਸੁਣਾਉਂਦਾ ਫਿਰ ਸਾਧੂ ਕਿਰਪਾ ਕਰਕੇ ਉਧਾਰ ਕਰ ਦਿੰਦੇ। ਭਾਵ ਭੀਤਰ ਫੇਰ ਨਯਾਵਤ ਕੈਸੇ, ਜਿਹੜਾ ਮਨੁੱਖ ਹੈ ਨਾ ਜੰਮ ਜੰਮ ਕੇ ਸੰਸਾਰ ਦੇ ਵਿੱਚ ਆਉਂਦਾ, ਇਹ ਤੋਂ ਛੁਟਕਾਰਾ ਹੋ ਜਾਂਦਾ, ਮੁੜ ਕੇ ਨਹੀਂ ਆਉਂਦਾ ਇੱਥੇ। ਫਿਰ ਜਰਾਮ ਗਿਰਾ ਉਚਰੀ, ਉਸ ਤੋਂ ਬਾਅਦ ਜੈਰਾਮ ਨੇ ਫਿਰ ਬਚਨ ਕਿਹਾ, ਤੁਮ ਆਇਸ ਮੋ ਮਨ ਹੈ ਅਨੁਸਾਰੀ, ਤੁਹਾਡੀ ਜਿਵੇਂ ਆਗਿਆ ਮੇਰਾ ਮਨ ਉਸ ਆਗਿਆ ਦੇ ਅਨੁਸਾਰ ਹੀ ਹੈ। ਮੋਰ ਸਕੋ ਨਾ ਕਹਿਓ ਤੁਮਰੋ, ਇਹ ਗੁਰੂ ਨਾਨਕ ਸਾਹਿਬ ਤੁਹਾਡਾ ਬਚਨ ਕਿਹਾ ਹੁਣ ਮੈਂ ਮੋੜ ਨਹੀਂ ਸਕਦਾ। ਜਿਨਕੀ ਨੁਤ ਰਾਏ ਬੁਲਾਰ ਉਚਾਰੀ, ਆਪ ਜੀ ਦੀ ਜਿਹੜੀ ਅਸਤੀ ਹੈ ਰਾਏ ਬੁਲਾਰ ਨੇ ਵੀ ਉਚਾਰਨ ਕੀਤੀ ਹੈ ਵੀ ਇਹ ਮਹਾਨ ਹੈ ਜੋ ਕਹਿਣ ਸਤ ਵਚਨ ਕਹਿਣਾ ਹੈ। ਲੇਖਾ ਪੜ੍ਹੇ ਤੋ ਕਹੋ ਮੁਝ ਸੋ, ਇਹ ਗੁਰੂ ਨਾਨਕ ਸਾਹਿਬ ਜੇ ਤੁਸੀਂ ਹਿਸਾਬ ਕਿਤਾਬ ਕਰਨ ਦੀ ਜਿਹੜੀ ਵਿਦਿਆ ਪੜ੍ਹੇ ਹੋਏ ਨਾ, ਹਿਸਾਬ ਕਿਤਾਬ ਕਰ ਲਿਆ ਤੇ ਮੈਨੂੰ ਕਹੋ ਦੱਸੋ। ਕੱਛ ਲੈ ਦਿਓ ਜੋ ਹੋਏ ਲੇਖੇ ਕੀ ਕਾਰੀ, ਜਿਹੜਾ ਹਿਸਾਬ ਕਿਤਾਬ ਦਾ ਕੰਮ ਜਾ ਲੈ ਕੇ ਤੁਹਾਨੂੰ ਮੈਂ ਦੇ ਦੇਵਾਂਗਾ। ਹਉ ਸਭ ਜਾਣਤ ਭਾਂਤ ਹਿਸਾਬ ਕੀ, ਪਰਮੇਸ਼ਰ ਰੂਪ ਹੈ ਸਤਿਗੁਰੂ ਜੀ ਕਹਿਣ ਲੱਗੇ ਜੈ ਰਾਮ, ਇਹ ਲੇਖਾ ਜੋਖਾ ਅਸੀਂ ਸਾਰਾ ਚੰਗੀ ਤਰ੍ਹਾਂ ਜਾਣਦੇ। ਲੈਣੇ ਜੋ ਦੇਣੇ ਭਲੇ ਹੈ ਵਿਚਾਰੀ, ਹਿਸਾਬ ਕਿਤਾਬ ਨਾਲ ਕਿਸੇ ਨੂੰ ਦੇਣਾ ਹੈ ਕਿਸੇ ਤੋਂ ਲੈਣਾ ਹੈ ਕਿਹਾ ਜਾਂਦਾ ਨਾ, ਸਾਨੂੰ ਸਾਰਾ ਆਉਂਦਾ। ਹੁਣ ਪਰਮੇਸ਼ਰ ਦਾ ਸਾਰਿਆਂ ਦਾ ਹਿਸਾਬ ਕਿਤਾਬ ਦਾ ਨੂੰ ਪਤਾ ਵੀ ਇਹਨੇ ਕੀ ਕੀਤਾ ਇਹਨੇ ਕੀ ਕੀਤਾ, ਸੱਚ ਕਹਿ ਰਹੇ ਆਪ ਜੀ। ਦੋਹਰਾ ਦੌਲਤ ਖਾਨ ਨਵਾਬ ਕੋ, ਉਸ ਵੇਲੇ ਜੈ ਰਾਮ ਕਹਿਣ ਲੱਗਿਆ ਮਹਾਰਾਜ ਇੱਥੇ ਦੌਲਤ ਖਾਨ ਨਵਾਬ ਹੈ, ਮੋਦੀ ਖਾਨਾ ਲੈ। ਜੇ ਤੁਸੀਂ ਹਿਸਾਬ ਕਿਤਾਬ ਚੰਗੀ ਤਰ੍ਹਾਂ ਕਰਨਾ ਜਾਣਦੇ ਹੋ ਫਿਰ ਉਹਦੇ ਮੋਦੀ ਖਾਨੇ ਦਾ ਕੰਮ ਤੁਸੀਂ ਕਰ ਲਓ। ਤੁਮ ਤੇ ਹੋਏ ਨਿਬਾਹ, ਹਾਂ ਕਹਿੰਦੇ ਜੇ ਤੁਹਾਨੂੰ ਇਹ ਜਿਹੜਾ ਕੰਮ ਮੋਦੀ ਖਾਨੇ ਦਾ ਨਵਾ ਹੋਵੇ, ਜੇ ਕਰੋ ਕਾਜ ਸ਼ੁਭ ਨਵਾ, ਜੇ ਕਰੋ ਕਾਜ ਸ਼ੁਭ ਇਹ, ਫਿਰ ਕਹਿੰਦੇ ਇਹ ਜਿਹੜਾ ਚੰਗਾ ਕੰਮ ਹੈ ਉਹ ਤੁਸੀਂ ਕਰ ਲਓ। ਕਬਿਤ ਭਾਖੀ ਜੋ ਜੈ ਰਾਮ ਸੋ, ਨਾਨਕ ਜੀ ਮਾਨ ਮਨ, ਜੈ ਰਾਮ ਨੇ ਗੱਲ ਕਹੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਮਨ ਵਿੱਚ ਉਹਨੂੰ ਮੰਨ ਲਿਆ ਹੈ। ਕਹਿ ਕਰ ਤਾਰ ਨਿਭਾਵੈ ਮੋਹ ਕਾਜ ਲਗੇ, ਜੈ ਰਾਮ ਜਿਹੜਾ ਮੋਦੀ ਖਾਨੇ ਦਾ ਕੰਮ ਹੈ ਇਹ ਆਪ ਹੀ ਕਰਤਾਰ ਨਿਭਾਏਗਾ, ਆਪ ਹੀ ਚਲਾਏਗਾ। ਦੀਨ ਬੰਦ ਦਇਆ ਆਨੰਦ ਸਦਾ ਹੀ ਪ੍ਰਸਿੱਧ ਸਾਰੇ, ਜਿਹੜਾ ਪਰਮੇਸ਼ਰ ਗਰੀਬਾਂ ਦਾ ਬੰਧੂ ਹੈ, ਦਇਆ ਦਾ ਖਜ਼ਾਨਾ, ਹਮੇਸ਼ਾ ਪ੍ਰਸਿੱਧ ਹੈ, ਪ੍ਰਗਟ ਹੈ, ਸਾਰੇ ਮਸ਼ਹੂਰ ਹੈ। ਸੰਤਨ ਸਹਾਈ ਰੱਖ ਨਿਜ ਨਾਮ ਲਾਜ ਕੋ, ਸਾਧੂਆਂ ਸੰਤਾਂ ਦਾ ਸਹਾਈ ਆਪਣੇ ਨਾਮ ਦੀ ਲਜਿਆ ਰੱਖਦਾ, ਜਦੋਂ ਉਹਦਾ ਨਾਮ ਲੈ ਕੇ ਕੋਈ ਕੰਮ ਸ਼ੁਰੂ ਕਰ ਲੱਗਦਾ ਤੇ ਉਹ ਆਪ ਸਹਾਈ ਹੁੰਦਾ ਹੈ। ਭਗਤ ਜੈ ਰਾਮ ਤੁਮ ਪਾਸ ਹੋਏ ਆਵੇ ਕੰਮ। ਜੈ ਰਾਮ ਕਹਿਣ ਲੱਗਿਆ ਵੀ ਮਹਾਰਾਜ ਇਹ ਜਿਹੜਾ ਕੰਮ ਹੈ ਮੋਦੀ ਖਾਨੇ ਦਾ ਤੁਹਾਡੇ ਕੋਲੋਂ ਜ਼ਰੂਰ ਹੋ ਜਾਵੇਗਾ। ਹਿਰਦੇ ਮੈਂ ਵਿਚਾਰ ਜਨ ਬਹੁਤ ਸਮਾਜ ਹਿਰਦੇ ਵਿੱਚ ਸੋਚਦਾ ਵੀ ਮੋਦੀ ਖਾਨੇ ਦਾ ਸਾਜੋ ਸਮਾਨ ਬਹੁਤ ਹੁੰਦਾ ਹੈ, ਲੈਣ ਦੇਣ ਦਾ ਬਹੁਤ ਕੰਮ ਹੁੰਦਾ ਹੈ। ਚੱਲੀਏ ਨਵਾਬ ਪਾਸ ਮਿਲੀਏ ਆਵਾਸ ਤੇ। ਮਹਾਰਾਜ ਤੇਰੀ ਕੀ ਕਰਨੀ ਹੈ, ਦੌਲਤ ਖਾਂ ਨਵਾਬ ਕੋਲ ਚੱਲੀਏ ਤੇ ਉਹਦੇ ਘਰ ਵਿੱਚ ਹੀ ਅੱਜ ਆਪਾਂ ਜਾ ਮਿਲੀਏ। ਜਨਾ ਬਿਲੰਬ ਆਪ ਭਲੋ ਦਿਨ ਆਜ ਕੋ, ਅੱਜ ਦਿਨ ਬੜਾ ਚੰਗਾ ਹੈ ਤੇ ਅੱਜ ਹੀ ਚੱਲੀਏ। ਸਵਈਆ ਦੌਲਤ ਖਾਨ ਕੇ ਭੌਣ ਗਏ। ਇਸ ਤਰ੍ਹਾਂ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਜੈ ਰਾਮ ਦੇ ਨਾਲ ਜਿਹੜਾ ਦੌਲਤ ਖਾਨ ਵਾਦਾ ਕਰ ਉਹਦੇ ਵਿੱਚ ਚਲੇ ਗਏ। ਪ੍ਰਭ ਜਾਏ ਮਿਲੇ ਸਭ ਬਾਤ ਜਨਾਏ, ਹੁਣ ਗਏ ਪ੍ਰਭ ਜਾਏ ਮਿਲੇ ਸਭ ਬਾਤ ਜਨਾਈ, ਜਾ ਮਿਲੇ ਸਾਰੀ ਗੱਲ ਜੈ ਰਾਮ ਨੇ ਜਨਾਈ ਹੈ। ਨਾਨਕ ਰੂਪ ਨਿਹਾਰ ਨਵਾਬ, ਇਹ ਜਿਹੜਾ ਨਵਾਬ ਦੌਲਤ ਖਾਨ ਉਹਨੇ ਗੁਰੂ ਨਾਨਕ ਸਾਹਿਬ ਦੇ ਸਰੂਪ ਨੂੰ ਵੇਖਿਆ ਹੈ। ਕਹਾ ਇਹ ਮੋਦੀ ਕੀ ਕਾਰ ਚਲਾਏ, ਆਪ ਹੀ ਜਿਹੜਾ ਨਵਾਬ ਕਹਿਣ ਲੱਗਿਆ ਵੀ ਇਹ ਜਿਹੜਾ ਗੁਰੂ ਨਾਨਕ ਸਾਹਿਬ ਮੋਦੀ ਖਾਮੇ ਦਾ ਬੜਾ ਕੰਮ ਵਧੀਆ ਚਲਾਊਗਾ। ਹੈ ਮਤਵਾਨ ਸੁਜਾਨ ਸਦੀਸਤ, ਕਹਿੰਦੇ ਦੇਖ ਕੇ ਜਾਣ ਲਿਆ ਵੀ ਇਹ ਚੰਗਾ ਬੁੱਧੀਵਾਨ ਤੇ ਸੁਗਰਸ ਜਾਣ ਦਿਸਦਾ ਹੈ। ਕੋਸ਼ਿਸ਼ ਦੇਤ ਭਇਓ ਹਰ ਖਾਏ, ਖੁਸ਼ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਵੱਲੋਂ ਇਹ ਵਿਰਾਏ ਦੌਲਤ ਖਾਂ ਨੇ ਪੁਸ਼ਾਕ ਪਹਿਨਣ ਲਈ ਦਿੱਤੀ। ਕਾਰ ਖੰਗ ਪੁਨ ਦੀਨ ਹਜ਼ਾਰ, ਉਸੇ ਵੇਲੇ ਮੰਗਾ ਕੇ 1000 ਰੁਪਈਆ ਵੀ ਦੇ ਦਿੱਤਾ ਹੈ। ਜਰਾਮ ਸਮੇਤ ਲਏ ਘਰ ਆਏ, ਜਰਾਮ ਦੇ ਸਹਿਤ 1000 ਰੁਪਈਆ ਲੈ ਕੇ ਆਪ ਜੀ ਘਰ ਵਿੱਚ ਆ ਗਏ। ਸੁਰਠਾ ਪਾਇਓ ਤਬ ਬਹਵਾਨ, ਉਸੇ ਵੇਲੇ 1000 ਰੁਪਈਏ ਦਾ ਲਿਆ ਕੇ ਬਹੁਤਾ ਕਹਿੰਦੇ ਪਾਇਆ ਹੈ ਰੱਖਿਆ ਹੈ। ਆਪਨ ਮਹਿ ਸੌਦਾ ਸਭ ਹੈ, ਸਭ ਤਰ੍ਹਾਂ ਦਾ ਜਿਹੜਾ ਸੌਦਾ ਹੈ ਉਹ ਲਿਆ ਕੇ ਦੁਕਾਨ ਵਿੱਚ ਬਹੁਤਾ ਪਾਇਆ ਹੈ। ਤੋਲ ਦੇਤ ਨਿਜ ਪਾਨ, ਨਾਨਕ ਸਾਹਿਬ ਜੀ ਉਹ ਤਕੜੀ ਜੀ ਲੈ ਲਈ ਆਪਣੇ ਹੱਥਾਂ ਨਾਲ ਤੋਲ ਤੋਲ ਕੇ ਦੇਈ ਜਾਂਦੇ। ਲੈਣ ਹਾਰ ਜੋ ਆਵਈ, ਜਿਹੜਾ ਕੋਈ ਸੌਦਾ ਲੈਣ ਵਾਸਤੇ ਆਉਂਦਾ ਹੈ ਜਾਣੀ ਇਹ ਜਿਹੜਾ ਕੋਈ ਉਹ ਠੇਕਾ ਜਿਹਾ ਦਾ ਕੰਮ ਹੁੰਦਾ ਸੀ ਵੀ ਇਹ 1 ਮਹੀਨੇ ਦੇ ਅੰਦਰ ਜਾਂ ਇਹ 6 ਮਹੀਨਿਆਂ ਦੇ ਅੰਦਰ ਇੰਨੇ ਰੁਪਈਏ ਤੈਨੂੰ ਦੇਣੇ ਆ, ਆਹ ਜਿਹੜੇ ਫੌਜੀ ਵਗੈਰਾ ਤੇ ਤੋਂ ਆ ਕੇ ਰਸਤ ਪਾਣੀ ਲੈਣਗੇ ਤੇ ਉਹ ਤੂੰ ਸਾਰਿਆਂ ਨੂੰ ਦੇ ਕੇ ਜਿਹੜਾ ਵੱਧਦਾ ਤੈਨੂੰ ਬਚੇ ਨਫ਼ਾ ਹੋ ਜਾਏ ਉਹ ਤੇਰਾ ਆਪਣਾ, ਹੋਰ ਤਨਖਾਹ ਤੇ ਹੁਣ ਤੈਨੂੰ ਮੋਦੀ ਨੂੰ ਕੋਈ ਨਹੀਂ ਮਿਲਣੀ। ਇਸ ਤਰ੍ਹਾਂ ਦੇ ਉਹ ਢੰਗ ਨਾਲ ਜਾਣੀ ਉਹ ਫੌਜ ਦਾ ਜਿਹੜਾ ਰਸਤ ਪਾਣੀ ਦੇਣਾ ਨਾ ਉਹਦਾ ਠੇਕਾ ਕਰ ਲਿਆ ਜਾਂਦਾ ਸੀ, ਜਿਵੇਂ ਅੱਜ ਕੱਲ੍ਹ ਜ਼ਿਮੀਂਦਾਰ ਜ਼ਮੀਨ ਦਾ ਠੇਕਾ ਕਰ ਲੈਂਦੇ ਹਨ ਅਤੇ ਉਹ ਜਿਹੜਾ ਮਾਲਕ ਜ਼ਮੀਨ ਵਾਲਾ ਹੁੰਦਾ ਉਹਨੂੰ ਉਹ ਠੇਕਾ ਦੇ ਦਿੰਦੇ ਆ ਅਤੇ ਉਹਦੇ ਵਿੱਚੋਂ ਆਪਣਾ ਭੱਜ ਨੱਠ ਕਰਕੇ ਫਿਰ ਉਹ ਵਾਧੂ ਰੁਪਈਏ ਕਮਾ ਲੈਂਦੇ, ਨਫ਼ਾ ਕਮਾ ਲੈਂਦੇ ਆ, ਕਣਕ ਝੋਨਾ ਵਗੈਰਾ ਬੀਜ ਕੇ। ਇਸ ਤਰ੍ਹਾਂ ਹੀ ਉਸ ਸਮੇਂ ਦਾ ਉਹ ਰਿਵਾਜ਼ ਜਿਹਾ ਸੀ ਵੀ ਉਹ ਠੇਕਾ ਕਰ ਲੈਂਦੇ ਵੀ ਇੰਨੇ ਮਹੀਨਿਆਂ ਵਿੱਚ ਇਹ ਰਾਸ਼ਨ ਪਾਣੀ ਤੂੰ ਇਹਨਾਂ ਨੂੰ ਦੇਣਾ ਹੈ ਅਤੇ ਆਪਣੀ ਸਿਆਣਪ ਨਾਲ ਜਿੰਨਾ ਤੂੰ ਵਿੱਚ ਇਹਦਾ ਨਫ਼ਾ ਕਮਾ ਜਾਏ ਤੈਨੂੰ ਵੱਧ ਜਾਏ ਉਹ ਤੇਰਾ ਆਪਣਾ ਹੈ। ਇਸ ਕਰਕੇ ਉਹ ਇਹ ਜਿਹੜਾ ਕੋਈ ਮੋਦੀ ਖਾਨੇ ਦਾ ਕੰਮ ਉਹ ਠੇਕੇ ਤੇ ਹੁੰਦਾ ਸੀ। ਦੋਹਰਾ ਆਇਸ ਲੈ ਘਰ ਸੁਸਾ ਕੀ, ਉਸ ਵੇਲੇ ਆਪਣੇ ਭੈਣ ਦੀ ਆਗਿਆ ਨੂੰ ਲੈ ਕੇ ਖਾਣ ਪਾਨ ਬਿਦ ਜੋਏ, ਜਿਹੜੇ ਖਾਣ ਪੀਣ ਦਾ ਕਹਿੰਦੇ ਢੰਗ ਤਰੀਕਾ ਹੈ। ਆਪਨ ਆਪਣੀ ਮਹਿ ਕਰਤ, ਕਹਿਣ ਲੱਗੇ ਭੈਣ ਜੀ ਹੁਣ ਜਿਹੜਾ ਖਾਣ ਪੀਣ ਦਾ ਪ੍ਰਬੰਧ ਹੈ ਅਸੀਂ ਆਪਣੀ ਦੁਕਾਨ ਵਿੱਚ ਆਪੇ ਕਰਿਆ ਕਰਾਂਗੇ। ਜਿਨ ਰੁਚ ਚਿੱਤ ਮਹਿ, ਸਾਡੀ ਚਿੱਤ ਵਿੱਚ ਰੁਚੀ ਜਿਵੇਂ ਸਾਡਾ ਜੀ ਗੁਰੂ ਆਪੇ ਅਸੀਂ ਭਾਈ ਬਾਲੇ ਨਾਲ ਬਣ ਬਣਾ ਕੇ ਛਕ ਲਿਆ ਕਰਾਂਗੇ। ਕਬਿਤ ਆਵਤ 1000 ਮੋਦੀ ਖਾਨੇ ਕੀ ਚਲਾਏ ਕਾਰ, ਜਦੋਂ ਕਹਿੰਦੇ ਇਸ ਤਰ੍ਹਾਂ ਨਵਾਬ ਦੌਲਤ ਖਾਂ ਵੱਲੋਂ 1000 ਰੁਪਈਆ ਆ ਗਿਆ ਉਹਦੇ ਨਾਲ ਮੋਦੀ ਖਾਨੇ ਦਾ ਕੰਮ ਚਲਾ ਰਿਹਾ ਹੈ। ਲੇਤ ਜੋ ਆਏ ਸੋ ਜਾਏ ਹੁਲ ਸਾਇਕ ਹੈ, ਜਿਹੜਾ ਕਹਿੰਦੇ ਸੌਦਾ ਲੈਣ ਵਾਸਤੇ ਆਉਂਦਾ ਹੈ, ਕਹਿੰਦੇ ਖੁਸ਼ ਹੋ ਕੇ ਕੱਛਾ ਮਾਰਦਾ ਜਾਂਦਾ ਹੈ। ਉਹ ਗੋਤਮ ਕੋ ਚੂਨ ਮਾਖਦਾਰ ਲੋਨ ਕ੍ਰਿਤ, ਕਣਕ ਦਾ ਆਟਾ ਦੁਕਾਨ ਵਿੱਚ, ਮਾਂ ਦੀ ਦਾਲ, ਹੋਰ ਲੂਣ ਤੇ ਘਿਓ ਬਹੁਤ ਰੱਖਿਆ ਹੋਇਆ, ਹਰਦੀ ਮਿਰਚ ਦੋ ਧਰੇ ਹੈ ਮੰਗਾਇਕ। ਇਸ ਤਰ੍ਹਾਂ ਕਹਿੰਦੇ ਹਲਦੀ ਤੇ ਮਿਰਚਾਂ ਦੋਵੇਂ ਇਹ ਮੰਗਾ ਕੇ ਦੁਕਾਨ ਵਿੱਚ ਮੋਦੀ ਖਾਨੇ ਵਿੱਚ ਰੱਖੇ ਹੋਏ। ਫਾਣ ਤੀਸ ਤੋਂ ਪਾਲ ਸਿਤਾ ਸੋ ਗੁੜ ਆਦ, ਮਿਸ਼ਰੀ ਰੱਖੀ ਹੋਈ ਹੈ, ਪਤਾਸੇ ਰੱਖੇ ਹੋਏ ਹੈ, ਖੰਡ ਰੱਖੀ ਹੋਈ ਹੈ, ਗੁੜ ਵਗੈਰਾ ਆਦਿ ਕਹਾਣ। ਜੋ ਚਾਨਕ ਜਵਨ ਜੋ ਤੇ ਵਿਸਰਾਮ ਲਾ, ਚਾਨਕ ਜਵਨ ਕੇ ਅੰਬਾਰ ਰੱਖ ਲਾਇਕ ਹੈ, ਔਰ ਚਣਿਆਂ ਦੇ ਤੇ ਜਵਾਂ ਦੇ ਘੋੜਿਆਂ ਘੋੜਿਆਂ ਨੂੰ ਜਿਉਂ ਜਿਉਂ ਜੇ ਪਾਉਂਦੇ ਉਹ ਢੇਰ ਲਾ ਕੇ ਰੱਖੇ ਹੋਏ। ਖੇਤ ਭੀਰ ਭਾਰੀ ਲੈਣ ਹਾਰ ਨਹਿ ਪਾਏ ਵਾਰੀ, ਮੁਰਜੀ ਖਾਨੇ ਉੱਪਰ ਲੈਣ ਵਾਲਿਆਂ ਦੀ ਭਾਰੀ ਭੀੜ ਲੱਗੀ ਹੁੰਦੀ ਹੈ, ਕਹਿੰਦੇ ਬਾਹਰ ਨਹੀਂ ਪਾਉਂਦਾ, ਬਾਰੀ ਨਹੀਂ ਮਿਲਦੀ। ਦੇਤ ਭੁੰਨ ਸਾਰੀ ਤੇ ਪ੍ਰਦੋਖ ਲੋ ਗਿਣਾਇਕ ਹੈ, ਸਵੇਰ ਤੋਂ ਬਸ ਮੋਦੀ ਖਾਨਾ ਖੋਲ ਦਿੰਦੇ ਆ, ਦੇ ਜਾਂਦੇ ਆ, ਸ਼ਾਮ ਤੱਕ ਸਮਦੇ ਆ ਤੱਕ ਗਿਣ ਗਿਣ ਕੇ। ਸਵਈਆ ਜਾਂ ਬਿਦ ਦੇਖ ਵਿਸੇਖ ਅਨੰਦਤ, ਇਸ ਤਰ੍ਹਾਂ ਤਰੀਕਾ ਜਾਂ ਢੰਗ ਤਰੀਕਾ ਵੀ ਦੁਕਾਨ ਚ ਮੋਦੀ ਖਾਨਾ ਚਲਾ ਰਿਹਾ, ਵਿਸ਼ੇਸ਼ ਕਰਕੇ ਆਨੰਦ ਖੁਸ਼। ਦੰਪਤ ਸੰਪਤ ਭੂਰ ਭਏ ਤੇ, ਦੋਵੇਂ ਜੀਵ ਹੀ ਹੁਣ ਬਹੁਤ ਜਿਹੜੀ ਭੂਤੀ ਹੋ ਜਾਊਗੀ, ਧਨ ਇਕੱਠਾ ਹੋ ਜਾਊਗੀ। ਨਾਨਕੀ ਬੈਨ ਕਹੈ ਪਤ ਸੋ, ਇੱਕ ਦਿਨ ਨਾਨਕੀ ਨੇ ਆਪਣੇ ਪਤੀ ਜੈ ਰਾਮ ਦੇ ਸਾਥ ਬਚਨ ਕਿਹਾ ਹੈ, ਆਪ ਭਰਾਤ ਰੱਖੈ ਧਨ ਵਿਆਹ ਕਹੇ ਤੇ, ਕਹਿੰਦੇ ਹੁਣ ਜਿਹੜਾ ਭਰਾ ਹੈ ਕਹਿੰਦੇ ਉਹ ਧਨ ਚਲੋ ਦਰਤਾ ਹੀ ਜਾਂਦਾ, ਜਦੋਂ ਵਿਆਹ ਹੋ ਜਾਊਗਾ ਫਿਰ ਆਪੇ ਇਕੱਠਾ ਕਰੀ ਚੱਲੂਗਾ। ਤੋ ਰਹਿ ਕੋ ਘਰ ਚਾਹੇ ਰੱਖੋ, ਔਰ ਇਸ ਕਰਕੇ ਹਿਰਦੇ ਵਿੱਚ ਤੂੰ ਕਹਿੰਦੇ ਇੱਛਾ ਖਾਸ ਰੱਖ, ਕੋਈ ਨਾ ਕੋਈ ਘਰ ਆਪਾਂ ਢੋਲ ਲੈਣਾ, ਹੋਏ ਬਰੋਬਰ ਜੋ ਮਿਲੇ ਤੇ, ਕਹਿੰਦੇ ਜੇ ਕੋਈ ਮਿਲ ਜਾਵੇ ਸਾਡੇ ਬਰਾਬਰ ਦਾ ਹੋਵੇ, ਜਿਵੇਂ ਕਾਲੂ ਹੈ ਨਾ ਉਸ ਤਰ੍ਹਾਂ ਦਾ ਕੋਈ ਬਰਾਬਰ ਦਾ ਹੋਵੇ ਰਿਸ਼ਤਾ। ਕਾਲੂ ਪਿਤਾ ਹਰਖੈ ਸਭ ਭਾਂਤੇ ਨਾ, ਕਿਉਂਕਿ ਜਿਹੜਾ ਇਹਨਾਂ ਦਾ ਪਿਤਾ ਕਾਲੂ ਹੈ ਉਹ ਸਭ ਤਰ੍ਹਾਂ ਕਰਕੇ ਫਿਰ ਖੁਸ਼ ਹੋ ਜਾਏਗਾ। ਤਾਂ ਮਨ ਚਾਹੇ ਵੀ ਇਹਾ ਆਏ ਤੇ, ਮੇਰੇ ਪਿਤਾ ਕਾਲੂ ਦੀ ਵੀ ਇਹ ਮਨ ਵਿੱਚ ਹੈ ਵੀ ਜਦੋਂ ਤੋਂ ਇੱਥੇ ਆਏ ਹੈ ਇਹਨਾਂ ਦਾ ਕਿਸੇ ਨਾ ਕਿਸੇ ਪਾਸੇ ਵਿਆਹ ਹੋ ਜਾਣਾ ਚਾਹੀਦਾ ਹੈ। ਦੋਹਰਾ ਸੁਣ ਬੋਲਿਓ ਜੈ ਰਾਮ, ਤਾਂ ਆਪਣੀ ਪਤਨੀ ਤੋਂ ਸੁਣ ਕੇ ਜੈ ਰਾਮ ਬੋਲਿਆ ਹੈ, ਕਰਨ ਲੱਗੇ ਹੈ ਕਾਰ ਲੱਗੇ ਹੈ ਪਤਨੀ, ਹੁਣ ਇਹ ਗੁਰੂ ਨਾਨਕ ਸਾਹਿਬ ਜੀ ਮੋਦੀ ਖਾਨੇ ਦਾ ਕੰਮ ਕਰਨ ਲੱਗੇ ਹੈ। ਕੋ ਖੱਤਰੀ ਅਬ ਦੇਖ ਕੇ, ਕੋਈ ਖੱਤਰੀ ਇਹਨਾਂ ਨੂੰ ਮੋਦੀ ਖਾਨੇ ਦਾ ਕੰਮ ਕਰਕਾ ਦੇ ਕੇ ਕਰ ਹੈ ਵਿਆਹ ਵਿਚਾਰ ਵਿਚਾਰ ਕੇ, ਕਹਿੰਦੇ ਆਪਣੀ ਲੜਕੀ ਦਾ ਰਿਸ਼ਤਾ ਕਰਕੇ ਵਿਆਹ ਦੇਵੇਗਾ। ਕਬਿਤ ਅੰਗਦ ਜਗਤ ਦੈਨ ਸੁਣੋ ਇੱਕ ਰੈਨ ਵਿਖੇ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਸੁਣੋ, ਜੋ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਹੈ, ਐਸੇ ਮੈਂ ਉਚਾਰੇ ਬੈਨ ਵਿਦਾ ਮੋਹਿ ਦੀਜੀਏ, ਉਹਨਾਂ ਨੂੰ ਇਉਂ ਬਚਨ ਕਹਿ ਕੇ ਮਾਰਾ ਮੈਨੂੰ ਤਾਂ ਹੁਣ ਰਾਏ ਭੋਜ ਦੀ ਤਲਵੰਡੀ ਜਾਣ ਵਾਸਤੇ ਬਦੌਗੀ ਦੇ ਦਈਏ। ਧਾਮ ਹਾ ਮਜਾਏ ਕਹਿ ਕਿਰਸਾਨੀ ਕੋ ਕਮਾਏ ਖਾਏ, ਮਾਰਾ ਮੈਂ ਵੀ ਜ਼ਿਮੀਦਾਰ ਹੈ, ਘਰੇ ਜਾ ਕੇ ਖੇਤੀ ਕਰਕੇ ਕਮਾ ਕੇ ਖਾਵਾਂਗਾ। ਕਰਾਂ ਕ੍ਰਿਤ ਆਪਣੀ ਕੋ ਯਾਹੀ ਤੇ ਸੋਹੀ, ਕਿਉਂਕਿ ਸਾਡੇ ਘਰ ਦਾ ਕੰਮ ਇਹੀ ਹੈ ਬੀਜਣਾ ਵੱਢਣਾ, ਇਸ ਤਰ੍ਹਾਂ ਕਰੇ ਇਹੀ ਕੰਮ ਸਾਨੂੰ ਸੌਂਦਾ, ਤੁਸੀਂ ਆ ਕਰੀ ਚੱਲੋ, ਤੁਸੀਂ ਠੀਕ ਹੋ। ਕੋਮਲ ਕਪੋਲ ਪਾਰ ਕੁੰਡਲ ਹਾਲਤ ਬੋਲੇ, ਭਾਈ ਬਾਲਾ ਜੀ ਕਹਿੰਦੇ ਮੈਥੋਂ ਸੁਣ ਕੇ ਕੋਮਲ ਗੱਲਾਂ ਉੱਪਰੋਂ ਮਹਾਰਾਜ ਦੇ ਉੱਪਰ ਕਹਿੰਦੇ ਕੁੰਡਲ ਜੇ ਹਿਲਦੇ ਬਚਨ ਬੋਲੇ, ਮਨ ਚੰਦ ਮੰਡਲ ਮੀਨ ਦੋ ਖੀਜੀਏ, ਮਨੋ ਕਹਿੰਦੇ ਜਿਹੜਾ ਚੰਦਨ ਦਾ ਮੰਡਲ ਹੈ, ਚੰਦਨ ਦਾ ਚੰਦ ਦਾ ਅਸਥਾਨ ਹੈ, ਇਹ ਗੱਲਾਂ ਹੈ ਕਹਿੰਦੇ ਉਹਦੇ ਵਿੱਚ ਜਿਹੜੇ ਮੱਛ ਹੈ ਉਹੀ ਵੇਖੇ ਜਾਂਦੇ ਹੈ, ਆ ਜਿਹੜਾ ਕੋਈ ਗੱਲਾਂ ਇੰਨੀਆਂ ਲਿਸ਼ਕਰੀਆਂ ਜਿਵੇਂ ਚੰਦਰਮਾ ਦਾ ਚਾਰਣੀ ਹੁੰਦੀ ਹੈ, ਉਹਦੇ ਵਿੱਚ ਜੀ ਉਹ ਜਿਹੜੇ ਕੁੰਡਲ ਜੀ ਆ ਮੱਛਾਂ ਵਾਂਗੂ ਲਿਸ਼ਕਦੇ ਦਿਸਦੇ ਆ, ਪਰਛਾਵਾਂ ਜਾ ਦਿਸ ਰਿਹਾ ਹੈ। ਬਾਲੇ ਗੁਜਰਾਨ ਕਰ ਹਿਰਦਾ ਕਰ ਤਾਰ ਧਾਰ, ਕਹਿਣ ਲੱਗਿਓ ਬਾਲੇ ਇੱਥੇ ਬੈਠ ਕੇ ਤੂੰ ਕਹਿੰਦੇ ਗੁਜ਼ਾਰਾ ਕਰੀ, ਚੱਲ ਕਰਤਾਰ ਨੂੰ ਚੇਤੇ ਰੱਖ। ਕੈਸੇ ਤੂੰ ਉਦਾਸ ਔਰ ਭੇਦ ਸੋ ਫਨੀਜੀਏ, ਤੂੰ ਭਰਾਮ ਜਾ ਹੋ ਗਿਆ ਆਪਣੇ ਹਿਰਦੇ ਦਾ ਜਿਹੜਾ ਭੇਦ ਹੈ ਸਾਨੂੰ ਖੋਲ ਕੇ ਦੱਸ। ਸਵਈਆ ਐਸੇ ਨਾ ਜਾਨ ਸੁਜਾਨ ਹਿਰਦੈ, ਯੋ ਸੁਗੜ ਸੁਜਾਨ ਪਾਈ ਬਾਲਾ, ਤੂੰ ਇਸ ਤਰ੍ਹਾਂ ਨਾ ਕਿਤੇ ਰਾਜ ਦੇ ਵਿੱਚ ਜਾਣ ਲਈ। ਕ੍ਰਿਤ ਮੋਦੀ ਲਈ ਧਨ ਧਾਮ ਸੰਚਾਰੇ, ਅਸੀਂ ਜਿਹੜਾ ਮੋਦੀ ਖਾਨੇ ਦਾ ਕੰਮ ਸੰਭਾਲ ਲਿਆ ਵੀ ਅਸੀਂ ਇੱਥੇ ਕੋਈ ਰੁਪਈਏ ਇਕੱਠੇ ਕਰਨੇ, ਕਿਤੇ ਕਬਾਸੁਰ ਕਾਲ ਬਿਤਾਵਤ, ਆਪਾਂ ਕੁਝ ਕੁ ਸਮਾਂ ਹਜੇ ਹੋਰ ਲੰਘਾਉਣਾ ਹੈ ਇਹੋ ਜਿਹਾ ਕੰਮ ਜਿਹਾ ਕਰਕੇ। ਹੈ ਇਹ ਹੈ ਕਿਹ ਕਾਮ ਜੋ ਕਾਮ ਹਮਾਰੇ, ਜਿਹੜਾ ਮੋਦੀ ਖਾਨੇ ਦਾ ਕੰਮ ਭਲਾ ਸਾਡੇ ਕਿਸ ਕੰਮ ਹੈ, ਆਪਾਂ ਥੋੜੋ ਕਰਨਾ ਹੈ। ਜੋ ਕਰਨੀ ਕ੍ਰਿਤ ਸੋ ਕਰ ਹੈ, ਭਾਈ ਬਾਲਾ ਤੈਨੂੰ ਸੱਚ ਦੱਸਦੇ ਆ ਜਿਹੜਾ ਕੰਮ ਕਰਨਾ ਉਹੀ ਆਪਾਂ ਕਰਾਂਗੇ। ਜਬ ਆਨ ਚੱਲੈ ਤੁਜ ਲੈ ਸੰਗਾਰੇ, ਕੰਮ ਕਰਨ ਲਈ ਕਿਤੇ ਹੋਰ ਪਾਸੇ ਚੱਲਾਂਗੇ ਤੈਨੂੰ ਨਾਲ ਲੈ ਕੇ ਜਾਣਾ ਆਸਾਨ ਹੈ। ਹੋਇ ਗੁਜਰਾਨ ਹਮਾਰ ਤੁਮਾਰ, ਭਾਈ ਬਾਲਾ ਤੇਰਾ ਤੇ ਮੇਰਾ ਆਪੋ ਵਿੱਚ ਹੀ ਰਲ ਮਿਲ ਕੇ ਸੋਹਣਾ ਗੁਜ਼ਾਰਾ ਹੋ ਹੀ ਜਾਊਗਾ। ਮੇਰੇ ਕਰੀਏ ਇਹ ਕਾਰ ਪਿਆਰੇ, ਹੁਣ ਵੀ ਪਿਆਰੇ ਆਪਾਂ ਨੂੰ ਆ ਮੋਦੀ ਖਾਮੇ ਦਾ ਮਿਲ ਕੰਮ ਮਿਲ ਗਿਆ, ਆਪਾਂ ਮਿਲ ਕੇ ਇਹ ਕਰੀ ਜਾਈਏ ਫਿਰ ਮਿਲ ਕੇ ਹੋਰ ਕਰੀ ਚੱਲਾਂਗੇ। ਦੋਹਰਾ ਅਸ ਕਹਿ ਮੰਮ, ਅਸ ਕਹਿ ਮੰਮ ਮਨ ਕਰ ਖਰੀਏ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਉਹ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹਿ ਕੇ ਮੇਰੇ ਮਨ ਨੂੰ ਆਪਣੇ ਵੱਲ ਨੂੰ ਖਿੱਚ ਲਿਆ। ਨਿਕਟ ਰੱਖਣ ਕੇ ਹੇਤ, ਆਪਣੇ ਕੋਲੇ ਨੂੰ ਰੱਖਣਾ, ਭਾਈ ਬਾਲੇ ਨੂੰ ਕਿਧਰੇ ਜਾਣ ਨੀ ਦੇਣਾ। ਤਜ ਨਾ ਸਕੋ ਦਰਸ਼ਨ ਸਫਲ, ਮਹਾਰਾਜ ਇਸ ਦਰਸ਼ਨ ਹੀ ਸਫਲ ਸੀ, ਮੈਂ ਵੀ ਉਸ ਦਰਸ਼ਨ ਛੱਡ ਨਹੀਂ ਸਕਦਾ ਸੀ। ਸ੍ਰੀ ਬੇਦੀ ਕੁਲ ਕੇ ਬੇਦੀਆਂ ਦੇ ਕੁਲ ਦੇ ਤੁਜਾ ਰੂਪ ਗੁਰੂ ਨਾਨਕ ਸਾਹਿਬ ਜੀ, ਸੋਰਠਾ ਮੈਂ ਬੋਲਿਓ ਕਰ ਬੰਦ, ਸਵੇਰੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਬੋਲਿਆ, ਤੁਮ ਰਜਾਏ ਮਾਨੋ ਸਦਾ, ਗੁਰੂ ਨਾਨਕ ਸਾਹਿਬ ਤੁਹਾਡੀ ਜਿਹੜੀ ਆਗਿਆ ਹਮੇਸ਼ਾ ਮੈਂ ਮੰਨਾ। ਇਹ ਬਾਰ ਦੇ ਹੋ ਮੁਕੰਦ, ਮੁਕਤੀ ਦਾਤਾ ਮੈਨੂੰ ਇਹ ਪੱਕਾ ਭਰ ਦੇਵੇ, ਤੁਹਾਡੀ ਆਗਿਆ ਮੈਂ ਜ਼ਰੂਰ ਮੰਨਾ। ਭੁੱਲਣਾ ਪ੍ਰਤਕੂਲੋਂ ਕਦਾ, ਅਰੇ ਵੀ ਭੁੱਲ ਕੇ ਤੁਹਾਡੋਂ ਉਲਟ ਨਾ ਕਹਾ ਉਲਟ ਨਾ ਚੱਲਾਂ। ਬਾਲੇ ਤੂੰ ਮਮ ਮਿੱਤਰ, ਮਹਾਰਾਜ ਕਹਿੰਦੇ ਭਾਈ ਬਾਲਾ ਤੂੰ ਤਾਂ ਬਹੁਤ ਸਮੇਂ ਦਾ ਸਾਡਾ ਮਿੱਤਰ ਹੈ। ਸਤ ਵਿਖੈ ਨਿਤ ਮਤ ਦ੍ਰਿੜੈ, ਮੇਰੀ ਕਹਿੰਦੇ ਸਤਸਰੂਪ ਦੇ ਵਿੱਚ ਜਿਹੜੀ ਬੁੱਧੀ ਆ ਹਮੇਸ਼ਾ ਟਿਕੀ ਰਹੇ। ਇਹ ਬਚ ਰਾਖੋ ਚਿੱਤ, ਸਾਡਾ ਜਿਹੜਾ ਬਚਨ ਆ ਤੂੰ ਚਿੱਤ ਵਿੱਚ ਯਾਦ ਰੱਖਣਾ। ਜਨਮ ਮਰਨ ਤੇ ਮੁਕਤ ਹੋਇ, ਕਹਿੰਦੇ ਫਿਰ ਜੰਮਣ ਮਰਨ ਦੇ ਦੁੱਖਾਂ ਤੋਂ ਤੂੰ ਛੁੱਟ ਜਾਵੇਂਗਾ। ਅਸ ਸੁਨ ਪਦ ਅਰਵਿੰਦ, ਭਾਈ ਬਾਲਾ ਜੀ ਕਹਿੰਦੇ ਐਸੇ ਬ੍ਰਹਮ ਮਹਾਰਾਜ ਦੇ ਪ੍ਰਸੰਨਤਾ ਵਾਲੇ ਬਚਨ ਸੁਣ ਕੇ ਮੈਂ ਬੰਦੇ ਘਰ ਬੰਦ ਦੋ, ਮੈਂ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਫੇਰ ਮੱਥਾ ਟੇਕਿਆ। ਕਹਿ ਜੋ ਕ੍ਰਿਤ ਬਖਸ਼ਿੰਦ, ਹੇ ਬਖਸ਼ਣ ਬਖਸ਼ਣ ਵਾਲੇ ਜੋ ਕਿਰਤ ਕਹਿੰਦੇ ਕਹੋਗੇ। ਕਰਨ ਲੱਗਿਓ ਪੁੰਨ ਕਾਰ, ਮਹਾਰਾਜ ਨੇ ਕੰਮ ਕਿਹਾ ਹੋਈ ਮੈਂ ਕਰਨ ਲੱਗ ਪਿਆ। ਅਪਰ ਥਾਨ ਤੇ ਆਣ, ਕਹਿੰਦੇ ਹੋਰ ਕਿਸੇ ਹੋਰ ਜਿੱਥੇ ਕੋਈ ਸਟੋਰ ਜਾ ਉੱਥੋਂ ਲਿਆ ਕੇ ਸੌਦਾ ਆਪਣ ਮੈਂ ਧਰਾਂ, ਕਹਿੰਦੇ ਲਿਆ ਲਿਆ ਕੇ ਹੱਟ ਵਿੱਚ ਮੋਦੀ ਖਾਨੇ ਵਿੱਚੋਂ ਮੈਂ ਸੌਦਾ ਜਾ ਰੱਖੀ ਜਾਂਦਾ ਹੋਰ ਸਟੋਰ ਤੋਂ ਹੋਰ ਥਾਂ ਤੋਂ ਲਿਆ ਕੇ। ਆਪਣ ਕਿਦੋਂ ਨਿਧਾਨ, ਕਹਿੰਦੇ ਉਹ ਮੋਦੀ ਖਾਨਾ ਘਰ ਹੈ ਅਥਵਾ ਕਹਿੰਦੇ ਉਹ ਤਾਂ ਬੜਾ ਭਾਰੀ ਖਜ਼ਾਨਾ ਹੀ ਹੈ ਸਟੋਰ ਹੀ ਹੈ। ਹੋਤ ਅਤੋਟਾ ਹੈ ਵਸਤ ਸਭ, ਜਿੰਨੀਆਂ ਕਹਿੰਦੇ ਸਾਡੇ ਮੋਦੀ ਖਾਨੇ ਵਿੱਚ ਵਸਤੂਆਂ ਹੈ ਸਾਰੀਆਂ ਟੁੱਟੇ ਤੋਂ ਘਾਟੇ ਤੋਂ ਰਹਿ ਤੀ ਪਈਆਂ। ਦੋਹਰਾ ਜਾਚਕ ਕਰ ਹੈ ਜਾਚਨਾ, ਜਦੋਂ ਵੀ ਮੰਗਤੇ ਆ ਕੇ ਮੰਗ ਕਰ ਲੇ, ਭਾਵੇਂ ਹੈ ਪਰਮ ਪ੍ਰਸਾਦ, ਬੜੀ ਕਿਰਪਾ ਨਾਲ ਖੁੱਲਾ ਡੁੱਲਾ ਗੱਫਾ ਪਾਉਂਦੇ। ਸੁਣ ਸੁਣ ਆਵੇ ਹੈ ਅਨੇਕ, ਜਿਹੜੇ ਗਰੀਬ ਲੋਕ ਹੈ ਸੁਣ ਸੁਣ ਕੇ ਅਨੇਕਾਂ ਤੁਰੇ ਆਉਂਦੇ। ਦੇਵੇ ਹੈ ਸਭਨ ਅਨਾਦ, ਗੁਰੂ ਮਹਾਰਾਜ ਸਭ ਨੂੰ ਅਨਾਦ ਖੁੱਲੇ ਹੀ ਦੇਈ ਜਾਂਦੇ। ਅਸਨ ਹੀ ਹੀਨ ਬਸਨੰ ਨਗਨ। ਜਿਹੜਾ ਕੋ ਗਰੀਬ ਹੈ ਕਹਿੰਦੇ ਭੋਜਨ ਤੋਂ ਬਿਨਾ ਹੈ, ਵਸਤਰਾਂ ਤੋਂ ਬਿਨਾ ਨੰਗਤ ਨੰਗਾ ਹੈ। ਕਰਤ ਅਰਥ ਨਾ ਜਾਣ, ਜਿਹੜਾ ਆ ਕੇ ਕੱਪੜੇ ਦੀ ਜਾਂ ਭੋਜਨ ਦੀ ਰਸ ਪਾਣੀ ਦੀ ਮੰਗ ਕਰ ਲੈਂਦਾ ਗਰੀਬ, ਛੂਛਾ ਬਾਹਰ ਨ ਜਾਵੇ, ਬਸ ਮੁੜ ਕੇ ਉਹ ਖਾਲੀ ਨੀ ਜਾਂਦਾ। ਆਵਤ ਜੋ ਪਾਨ, ਜਿਹੜਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਮੋਦੀ ਖਾਨੇ ਤੇ ਇੱਕ ਵਾਰੀ ਚੱਲ ਕੇ ਆ ਜਾਂਦਾ। ਸਵਈਆ ਦੌਲਤ ਖਾਨ ਕੋ ਥੋੜੋ ਉਠਾਵਨ, ਇਧਰ ਜਿਹੜਾ ਦੌਲਤ ਖਾਨ ਉਹਦੇ ਕੋਲੋਂ ਤਾਂ ਰੁਪਈਆ ਐਵੇਂ ਥੋੜਾ ਹੀ ਚੁੱਕਦੇ ਹੈ। ਤਾਹੇ ਤੇ ਹੋਤ ਵਿਸ਼ੇਖ ਹੀ ਦਾਨ, ਇਧਰੋਂ ਜਿਹੜਾ ਦਾਨ ਹੈ ਕਹਿੰਦੇ ਜ਼ਿਆਦਾ ਵਿਸ਼ੇਸ਼ ਕਰਕੇ ਵੱਧ ਤੋਂ ਵੱਧ ਹੋ ਰਿਹਾ ਹੈ। ਕੀਰਤੀ ਕੌਸੁਨ ਧਾਵਤ ਆਵਤ, ਮਹਾਰਾਜ ਦੀ ਮਹਿਮਾ ਸੁਣ ਸੁਣ ਕੇ ਦੌੜੇ ਆਉਂਦੇ ਗਰੀਬ। ਭਾਵਤ ਜੋ ਅਰਥੀ ਅਨਮਨ, ਜਿਹੜੇ ਕਹਿੰਦੇ ਮੰਗਤੇ ਆ ਲੋੜ ਬਣਦਾ, ਜੋ ਚਾਹੁੰਦੇ ਉਹੀ ਪਾਉਂਦੇ। ਚੂਨ ਤੇ ਲੌਨ ਕਿਰਤਾਤ ਤੇ ਜੇ ਵਥ, ਚੂਨ ਤੇ ਲੌਨ ਕਿਰਤਾਤ ਜੇ ਜੇ ਵਥ। ਆ ਕਹਿੰਦੇ ਆਟੇ ਤੇ ਹੋਰ ਘਿਓ ਤੇ ਲੂਣ ਆਦਿਕ ਤੋਂ ਲੈ ਕੇ ਜਿਹੜੀ ਕੋਈ ਵਸਤੂ ਹੈ, ਅੰਤਰ ਚੀਰ ਧਰੇ ਵਿਦ ਨਾਨਾ, ਇਹ ਹੱਟ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਰੰਗਾਂ ਰੰਗਾਂ ਦੇ ਕੱਪੜੇ ਵੀ ਲਿਆ ਕੇ ਰੱਖੇ ਹੋਏ ਹੈ। ਜਾਂ ਵਸਤੂ ਕੋ ਨਿਕਾਰਕ ਦੇਵਤ, ਆ ਭਾਈ ਬਾਲਾ ਜੀ ਕਹਿੰਦੇ ਵੀ ਐਸੀ ਮਹਾਰਾਜ ਨੇ ਕਲਾ ਵਰਤਾਈ, ਜਿਹੜਾ ਕਹਿੰਦੇ ਮੋਦੀ ਖਾਨੇ ਵਿੱਚੋਂ ਵਸਤੂ ਜੀ ਕੱਢ ਜੇ ਦੇ ਦਿੰਦੇ ਹਾਂ ਕਿਸੇ ਨੂੰ। ਸੋਨਾ ਘਟੈ ਉਤਨੀ ਠਹਿਰਾਨਾ, ਕਹਿੰਦੇ ਉਹ ਕੋਈ ਵਸਤੂ ਚੀਜ਼ ਘਟਦੀ ਨੀ, ਉੱਥੇ ਓਨੀ ਟਿਕੀ ਓਨੀ ਰਹਿੰਦੀ ਹੈ। ਦੋਹਰਾ ਕੀਰਤ ਪਸਰੀ ਪੁਰ ਸਰਵ, ਸਾਰਿਆਂ ਸ਼ਹਿਰਾਂ ਵਿੱਚ ਗੁਰੂ ਮਹਾਰਾਜ ਦੀ ਮਹਿਮਾ ਫੈਲ ਗਈ ਹੈ। ਘਰ ਘਰ ਭੀ ਭਰਪੂਰ, ਘਰਾਂ ਵਿੱਚ ਮਹਾਰਾਜ ਦੀ ਮਹਿਮਾ ਭਰਪੂਰ ਹੋ ਗਈ ਹੈ। ਕਿਦੋਂ ਚੰਦ ਕੀ ਚਾਂਦਨੀ, ਕਹਿੰਦੇ ਅਸਵਾਚ ਪੂਰਨਮਾਸੀ ਦੇ ਚੰਦਰਮਾ ਦੀ ਚਾਨੀ। ਜੋ ਚਕੋਰ ਪ੍ਰਰੂਰ, ਕਹਿੰਦੇ ਚਕੋਰਾਂ ਬੜੀਆਂ ਨੂੰ ਪਿਆਰੀ ਲੱਗਦੀ ਹੈ, ਸੋਹਣੀ ਲੱਗਦੀ ਹੈ, ਸਾਰਿਆਂ ਨੂੰ ਗਰੀਬਾਂ ਨੂੰ ਮਹਿਮਾ ਸੋਹਣੀ ਲੱਗ ਰਹੀ ਹੈ। ਮਾਸ ਮਾਸ ਲੇਖਾ ਹੋਵੇ, ਮਹੀਨੇ ਮਹੀਨੇ ਵਿੱਚੋਂ ਭਾਵੇਂ ਉਹ ਮੋਦੀ ਖਾਨੇ ਦਾ ਹਿਸਾਬ ਕਿਤਾਬ ਹੁੰਦਾ ਹੈ। ਜਾਹੇ ਵਹੀ ਲੇ ਹਾਥ, ਮਹਾਰਾਜ ਕਹਿੰਦੇ ਜਿਹੜੀ ਉਹ ਵਹੀ ਜੀ ਹਿਸਾਬ ਕਿਤਾਬ ਵਾਲੀ ਆਪਣੇ ਹੱਥ ਵਿੱਚ ਲੈ ਕੇ ਚਲੇ ਜਾਂਦੇ। ਸੰਖਿਆ ਕਰ ਸਭ ਦਿਵਸ ਕੀ, ਸਾਰੇ ਮਹੀਨੇ ਦੇ ਦਿਨਾਂ ਦੀ ਗਿਣਤੀ ਜੀ ਕਰਦੇ। ਵੈਸਹ ਲੇਖਕ ਸਾਥ, ਲੇਖੇ ਕਰਨ ਵਾਲਾ ਮੁਖਸ਼ੀ ਉਹਦੇ ਕੋਲ ਕਹਿੰਦੇ ਲੇਖਾ ਹਿਸਾਬ ਕਰਨ ਲਈ ਬੈਠ ਜਾਂਦੇ। ਸੋਰਠਾ ਜਬ ਜਬ ਲੇਖਾ ਹੋਏ, ਜਦੋਂ ਜਦੋਂ ਵੀ ਕਹਿੰਦੇ ਇਸ ਤਰ੍ਹਾਂ ਕਹਿੰਦੇ ਹਿਸਾਬ ਕਿਤਾਬ ਹੁੰਦਾ, ਤਬ ਤਬ ਵਾਧਾ ਨਿਕਸਈ, ਜਦੋਂ ਮਹਾਰਾਜ ਦਾ ਆਪਣਾ ਜਿਹੜਾ ਕੋਈ ਵਾਧਾ ਨਫਾ ਜਾ ਨਿਕਲ ਆਉਂਦਾ ਵੀ ਦੌਲਤ ਖਾਂ ਤੋਂ ਅਸੀਂ ਤਾਂ ਜੇ ਇੰਨੇ ਲੈਣੇ ਆ। ਹੋਰ ਬਿਸਮੈ ਮਨ ਸੁਣ ਲੋਏ, ਜਿਹੜੇ ਹੋਰ ਲੋਕ ਸੁਣ ਸੁਣ ਕੇ ਮਨ ਵਿੱਚ ਬੜੇ ਚਰਜੇ ਹੁੰਦੇ। ਕੋ ਕੋ ਕਰਈ ਈਰਖਾ, ਕੋਈ ਮਹਾਰਾਜ ਜਦੋਂ ਵਾਧਾ ਜਾ ਨਿਕਲਦਾ ਤੇ ਈਰਖਾ ਕਰਦੇ। ਨਹ ਜਾਣੈ ਮਤ ਮੰਦ, ਹਰੀ ਮਤ ਵਾਲੇ ਜਾਣਦੇ ਨੀ ਉਹ ਈਰਖਾਲੂ ਲੋਕ। ਇਹ ਕਰਤਾਰ ਸਰੂਪ ਹੈ, ਗੁਰੂ ਨਾਨਕ ਸਾਹਿਬ ਕੋਈ ਮਨੁੱਖ ਥੋੜਾ, ਇਹ ਤਾਂ ਕਰਤਾਰ ਦਾ ਸਰੂਪ ਆਇਆ ਹੋਇਆ। ਆਨੰਦ ਕੰਦ ਮੁਕੰਦ, ਆਨੰਦ ਬਦਲ ਹੈ ਮੁਕਤੀ ਦਾਤੇ। ਜਾਂ ਕੋ ਕੁਛ ਅਚਰਜ ਨਹੀਂ, ਇਹਨਾਂ ਨੂੰ ਸਾਰਿਆਂ ਨੂੰ ਦੇ ਦੂ ਕੇ ਫਿਰ ਆਪਣਾ ਵਾਧਾ ਕੱਢ ਦੇਣਾ, ਨਫਾ ਕੱਢ ਦੇਣਾ, ਇਹਨਾਂ ਨੂੰ ਕੀ ਅਚਰਜ ਵਾਲੀ ਗੱਲ ਹੈ। ਸੁਧ ਨਹ ਦੌਲਤ ਖਾਨ, ਵਿੱਚੋਂ ਜਿਹੜੇ ਰਖਾਲੂ ਕਹਿੰਦੇ ਉਹ ਜਿਹੜਾ ਦੌਲਤ ਖਾਨ ਜਿਹਦਾ ਇਹ ਸਾਰਾ ਕੁਛ ਕਹਿੰਦੇ ਲਿਆ ਲਿਆ ਕੇ ਗਰੀਬਾਂ ਨੂੰ ਦੇਈ ਜਾਂਦੇ, ਉਹਨੂੰ ਖਬਰਸਾਰ ਨਹੀਂ ਹੈ। ਬਾਦ ਦਰਬ ਕੋ ਖੋਵੇ, ਕਹਿੰਦੇ ਹੱਟ ਤੇ ਲਿਆ ਕੇ ਵਿਅਰਥ ਰੁਪਈਆ ਗੁਆਈ ਜਾਂਦੇ। ਘਾਟਾ ਹੋਏ ਨਿਦਾਨ, ਆਖੀਰ ਖਾਲੂ ਕਹਿੰਦੇ ਅਖੀਰ ਨੂੰ ਇਹਨਾਂ ਨੂੰ ਘਾਟਾ ਪੈ ਜਾਣਾ। ਗਹਿਓ ਜਾਏ ਦੁੱਖ ਪਾਵਈ, ਫਿਰ ਵਿੱਚੇ ਇਹ ਫੜੇ ਜਾਣਗੇ, ਵਿੱਚੇ ਜੈ ਰਾਮ ਛੜਿਆ ਜਾਊਗਾ, ਵਾਪਸ ਘਰੇ ਜਾ ਕੇ ਹਥੇਰ ਜਾ ਕੇ ਦੁੱਖ ਪਾਉਣਗੇ। ਕੋ ਅਸ ਕਰਤ ਉਚਾਰ, ਕੋਈ ਜਿਹੜਾ ਸਿਆਣਾ ਇਸ ਤਰ੍ਹਾਂ ਕਹਿੰਦੇ ਉਚਾਰਦਾ ਹੈ। ਕੋਏ ਇੱਕ ਭਾਖਤ ਅਪਰ ਗਤ ਹੋਈ ਕਹਿੰਦੇ ਹੋਰ ਢੰਗ ਨਾਲ ਕਹਿੰਦਾ ਹੈ ਦੇਵਤ ਦਾਨ ਉਦਾਰ ਨਹੀਂ ਤੁਸੀਂ ਐਵੇਂ ਈਰਖਾ ਕਰਕੇ ਕੁਛ ਕਹਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਹੈ ਖੁੱਲਾ ਦਾਨ ਦੇ ਰਿਹਾ ਬਰਕਤ ਜਾਂ ਤੇ ਅਧਿਕ ਹੈ ਦਾਨ ਦੀਏ ਤਾਂ ਨਾ ਘਟਾ ਵੀ ਧਨ ਨਹੀਂ ਘਟਦਾ ਦਾਨ ਦਿੱਤੇ ਇਸ ਕਰਕੇ ਬਹੁਤੀ ਕਹਿੰਦੇ ਬਰਕਤ ਹੁੰਦੀ ਹੈ ਸਵਈਆ ਜਾਚਕ ਕੇ ਤਿਕ ਦਾਨ ਕੁਲੇ ਜਿਹੜੇ ਮੰਗਤੇ ਲੋਕ ਮਹਾਰਾਜ ਕੋਲੋਂ ਖੁੱਲਾ ਕਦੇ ਦਾਨ ਲੈ ਕੇ ਕਈਆਂ ਨੇ ਤਲਵੰਡੀ ਗਏ ਨੁਤ ਭੂਰ ਉਚਾਰੀ ਰਾਏ ਭੋਏ ਦੀ ਤਲਵੰਡੀ ਵੀ ਚਲੇ ਗਏ ਆ ਗੁਰੂ ਨਾਨਕ ਸਾਹਿਬ ਦੀ ਬੜੀ ਮਹਿਮਾ ਉਹਨਾਂ ਨੇ ਉਚਾਰੀ ਹੈ ਮੋਦੀ ਭਇਓ ਨਿਰਪ ਦੌਲਤ ਖਾਨ ਆਪੋ ਆਪਣੀ ਦੂਜਿਆਂ ਗਰੀਬਾਂ ਨੂੰ ਦੱਸਦਾ ਵੀ ਸਾਡੇ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਜਾ ਕੇ ਦੌਲਤ ਖਾਨ ਰਾਜੇ ਦੇ ਮੋਦੀ ਖਾਨ ਮੋਦੀ ਬਣ ਗਏ ਦਾਨ ਕੁਦੈਨ ਕਰਿਓ ਪ੍ਰਣ ਭਾਰੀ ਉਹਨਾਂ ਨੇ ਬੜਾ ਤਕੜਾ ਪਰਨ ਕਰ ਲਿਆ ਵੀ ਜਿਹੜਾ ਵੀ ਆ ਜਾਏ ਉਹਨੂੰ ਖੁੱਲਾ ਦਾਨ ਦੇਣਾ ਨੰਗ ਛੁਦਾ ਤੁਰ ਦੇਖ ਸਕਣ ਹੈ ਗੁਰੂ ਨਾਨਕ ਸਾਹਿਬ ਐਡੇ ਰਹਿਮ ਦਿਲ ਹੈ ਕੋਈ ਨੰਗਾ ਹੋਵੇ ਕੱਪੜੇ ਤਾਂ ਉਹਨੂੰ ਦੇਖ ਨੀ ਭੁੱਖ ਨਾਲ ਵਿਆਕਲ ਹੋਇਆ ਉਹਨੂੰ ਨਹੀਂ ਦੇਖ ਸਕਦੇ ਸੰਪਤ ਬ੍ਰਿਧ ਭਈ ਸੁਖਕਾਰੀ ਉਹਨਾਂ ਦੇ ਮੋਦੀ ਖਾਨੇ ਵਿੱਚ ਸੁਖ ਦੇਣ ਵਾਸਤੇ ਗਰੀਬਾਂ ਨੂੰ ਬੜੀ ਕਹਿੰਦੇ ਵਾਧੂ ਸਮੱਗਰੀ ਹੋਈ ਪਈ ਪੁੰਨ ਮਤੀ ਕ੍ਰਿਤ ਧੰਨ ਵਤੀ ਪੁੰਨ ਵਾਲੀ ਹੈ ਉਹਨਾਂ ਦੀ ਕਿਰਤ ਧੰਤਾ ਵਾਲੀ ਹੈ ਕਿਰਤ ਜਿਨ੍ਹਾਂ ਦੀ ਜਿਹ ਜਾਚਕ ਭੀਰ ਹੈ ਤਾਹਿਕ ਦੁਆਰੀ ਜਿਸ ਗੁਰੂ ਨਾਨਕ ਦੇ ਕਹਿੰਦੇ ਮੋਦੀ ਖਾਨੇ ਦੇ ਦਰਵਾਜ਼ੇ ਗਰੀਬਾਂ ਦਾ ਬੜਾ ਕਹਿੰਦੇ ਇਸ ਤਰ੍ਹਾਂ ਭੀੜ ਬਣੀ ਰਹਿੰਦੀ ਜਾਚਕ ਜੇ ਤਲਵੰਡੀ ਹੁਤੇ ਸਭ ਇਸ ਤਰ੍ਹਾਂ ਸੁਣ ਸੁਣ ਕੇ ਜਿਹੜੇ ਰਾਏ ਭੋਏ ਦੇ ਤਲਵੰਡੀ ਦੇ ਕਹਿੰਦੇ ਕੋਈ ਮੰਗਤੇ ਸਨ ਆਵਤ ਭੇ ਧਨ ਲੈਣ ਕੀ ਆਸਾ ਵੀ ਉਹ ਗਰੀਬਾਂ ਗੱਲਾਂ ਧਨ ਲੈਣ ਲੈ ਕੇ ਆਈਏ ਆਸਾ ਰੱਖ ਕੇ ਚੱਲ ਕੇ ਆਏ ਸੁਲਤਾਨਪੁਰ ਜੋ ਜਿਸ ਜਾਚ ਨਾ ਆਨ ਕਰੀ ਜਿਹੜੀ ਵੀ ਕਹਿੰਦੇ ਗਰੀਬ ਨੇ ਆ ਕੇ ਕਿਸੇ ਚੀਜ਼ ਦੀ ਮੰਗ ਕੀਤੀ ਹੈ ਤਸ ਪਾਵਤ ਭੇ ਗਯੋ ਕੋ ਨਾ ਨਿਰਾਸਾ ਉਹੀ ਪਾ ਲਈ ਹੈ ਕੋਈ ਨਿਰਾਸਾ ਨਹੀਂ ਗਿਆ ਹੈ ਕੀਰਤ ਕੋ ਸੁਨ ਰਾਏ ਬੁਲਾਰ ਇਸ ਤਰ੍ਹਾਂ ਰਾਏ ਬੁਲਾਰ ਗੁਰੂ ਨਾਨਕ ਦੀ ਮਹਿਮਾ ਵਡਿਆਈ ਸੁਣ ਸੁਣ ਕੇ ਅਨੰਦਤ ਪ੍ਰਾਪਤ ਜਿਉ ਸੁਖ ਰਾਸਾ ਆਨੰਦ ਪ੍ਰਾਪਤ ਹੋ ਰਿਹਾ ਜਿਵੇਂ ਸੁਖਾਂ ਦਾ ਖਜ਼ਾਨਾ ਹੀ ਮਿਲ ਗਿਆ ਹੋਵੇ ਸੋਚ ਵਿਮੋਚਨ ਸਾਰਸ ਲੋਚਨ ਸੋਚਾਂ ਨੂੰ ਕੱਟਣ ਵਾਲੇ ਇਹਨਾਂ ਨੇ ਨੇਤਰ ਕਵਲ ਵਰਗੇ ਰੂਪ ਬਿਲੋਕਨ ਚਾਹਤ ਪਾਸਾ ਉਹਨਾਂ ਦੇ ਸੋਹਣੇ ਸਰੂਪ ਨੂੰ ਹੁਣ ਆਪਣੇ ਪਾਸ ਦੇਖਿਆ ਚਾਹੁੰਦਾ ਵੀ ਇੱਥੇ ਹੁਣ ਮੈਂ ਦਰਸ਼ਨ ਕਰਾਂ ਸ੍ਰੋਣ ਮੈਂ ਕਾਲੂ ਸੁਣੀ ਸੁਤਕੀ ਨੁਤ ਇੱਧਰ ਜਿਹੜਾ ਕਾਲੂ ਹੈ ਉਹਨੇ ਵੀ ਆਪਣੇ ਸਪੁੱਤਰ ਦੀ ਮਹਿਮਾ ਆਪਣੇ ਕੰਨਾਂ ਵਿੱਚ ਸੁਣ ਲਈ ਚਿਤ ਲਖੀ ਵਿਤ ਲੇਹੇ ਕਮਾਈ ਚਿਤ ਵੇ ਜਾਣਿਆ ਵੀ ਹੁਣ ਮੇਰਾ ਪੁੱਤਰ ਮੋਦੀ ਖਾਨੇ ਤੇ ਕੰਮ ਲੱਗ ਗਿਆ ਧਨ ਬੜਾ ਕਮਾ ਲਊਗਾ ਤਦਬ ਭੂਰ ਉਦਾਰ ਅਹੇ ਧਨ ਤਾਂ ਵੀ ਕਹਿੰਦੇ ਮੇਰਾ ਜਿਹੜਾ ਪੁੱਤਰ ਹੈ ਚਿਤ ਦਾ ਬੜਾ ਸਖੀ ਦਾਤਾ ਹੈ ਧਨ ਰਾਖਣ ਕੀ ਮਤ ਤਾਂ ਹਿਨ ਆਈ ਭਾਵੇਂ ਉਮਰ ਵਿੱਚ ਵੱਡੇ ਹੋ ਗਏ ਤੁਹਾਨੂੰ ਸੰਭਾਲ ਕੇ ਰੱਖਣ ਦੀ ਉਹਨਾਂ ਨੂੰ ਅਕਲ ਮਤ ਨਹੀਂ ਆਈ ਹਾਂ ਅਬ ਜਾਏ ਕਦਿਓ ਸਿਆਣਪ ਵਿਚਾਰ ਕਰਦਾ ਵੀ ਮੈਂ ਸੁਲਤਾਨਪੁਰ ਜਾ ਕੇ ਤੇ ਆਪਣੇ ਪੁੱਤਰ ਨੂੰ ਚੰਗੀ ਤਰ੍ਹਾਂ ਸਮਝਾ ਬੁਝਾ ਦੇ ਆਨ ਹੋ ਜੇਤੋ ਕੀਓ ਇੱਕ ਠਾਈ ਇੰਨਾ ਕੁ ਪੁੱਤਰ ਨੇ ਉਹ ਧਨ ਇਕੱਠਾ ਕੀਤਾ ਹੋਏ ਜਾ ਕੇ ਮੈਂ ਲੈ ਆਵਾਂ ਐਸੇ ਵਿਚਾਰ ਕਾ ਤਿਆਰ ਭਇਓ ਇਸ ਤਰ੍ਹਾਂ ਦੀ ਸੋਚ ਵਿਚਾਰ ਕਰਕੇ ਚੱਲਣ ਹੀ ਤਿਆਰ ਹੋ ਗਿਆ ਮਿਲਨੇ ਹਿਤ ਜਾਵਤ ਭਾ ਢਿਗਰ ਆਈ ਹਾਂ ਮਿਲਣ ਵਾਸਤੇ ਰਾਏ ਬੁਲਾਰ ਕੋਲ ਚਲਾ ਗਿਆ ਹਾਂ ਸੁਲਤਾਨਪੁਰੇ ਸੁਧ ਲੇਵਣ ਲੱਗਿਆ ਰਾਏ ਬੁਲਾਰ ਜੀ ਮੈਂ ਸੁਲਤਾਨਪੁਰ ਵਿੱਚ ਜੋ ਮੇਰੇ ਸਪੁੱਤਰ ਗੁਰੂ ਨਾਨਕ ਸਾਹਿਬ ਉਹਨਾਂ ਦੀ ਖਬਰ ਸਹਿਲ ਲਈ ਜਾ ਰਿਹਾ ਆਯਸ ਦੇਹ ਕਰੂੰ ਗਵਨਾ ਤੁਸੀਂ ਆਗਿਆ ਦੇ ਦੇਹੋ ਜਿਸ ਕਰਕੇ ਮੈਂ ਜਾਣਾ ਕਰਾਂ ਖਬਰਸਾਰ ਵਾਸਤੇ ਰਾਏ ਕਹੇ ਹਿਤ ਸੋ ਮਿਲੀਏ ਰਾਏ ਬੁਲਾਰ ਕਹਿਣ ਲੱਗਾ ਵੀ ਪ੍ਰੇਮ ਪਿਆਰ ਨਾਲ ਤੂੰ ਉਹਨਾਂ ਨੂੰ ਮਿਲਣਾ ਨਾ ਕਬੋਲ ਭਨੋ ਮੁਖ ਤੇ ਕਮਨਾ ਹਾਂ ਕਹਿੰਦੇ ਕੋਈ ਵੀ ਮੁਖੋਂ ਕੋਈ ਖੋਟਾ ਬਚਨ ਨਹੀਂ ਕਹਿਣਾ ਹੈ ਕਦੇ। ਮੋਹ ਦਿਸ਼ ਤੇ ਸਿਰ ਪੈ ਕਰ ਫੇਰ ਮੇਰੇ ਤਰਫੋਂ ਉਹਨਾਂ ਦੇ ਸੀਸ ਦੇ ਉੱਪਰ ਪ੍ਰੇਮ ਨਾਲ ਕਹਿੰਦੇ ਹੱਥ ਫੇਰਨਾ ਹੈ। ਪ੍ਰੀਤ ਸੁਕੰਠ ਕਰੋ ਲਵਨਾ, ਹਾਂ ਮੇਰੇ ਵੱਲੋਂ ਪ੍ਰੀਤੀ ਨਾਲ ਉਹਨਾਂ ਨੂੰ ਗਲੇ ਨਾਲ ਤੁਸੀਂ ਲਗਾਉਣਾ। ਸ਼੍ਰੋਣਨ ਮੈਂ ਸੁਣ ਵੰਦਨ ਕੀਨ, ਕਾਲੂ ਜੀ ਨੇ ਕੰਨਾਂ ਵਿੱਚ ਸੁਣ ਕੇ ਰਾਏ ਬੁਲਾਰ ਨੂੰ ਨਮਸਕਾਰ ਕੀਤੀ। ਮੁਕੰਦ ਪਿਤਾ ਪੁਨ ਗਾ ਪਵਨਾ, ਪਿਤਾ ਜੋ ਗੁਰੂ ਨਾਨਕ ਸਾਹਿਬ ਦਾ ਫਿਰ ਆਪਣੇ ਘਰ ਵੱਲ ਨੂੰ ਚਲਾ ਗਿਆ ਹੈ। ਮਾਤ ਸੰਦੇਸ਼ ਦਏ ਅਸੂਆਂ ਭਰ, ਇਸ ਵੇਲੇ ਅਥਰੂ ਜੇ ਸੁੱਟਦਿਆਂ ਹੋਏ ਮਾਤਾ ਨੇ ਤਰ੍ਹਾਂ ਤਰ੍ਹਾਂ ਦੇ ਸੁਨੇਹੇ ਦਿੱਤੇ। ਤਾਤਕ ਮੋਹ ਹਿਰਦੇ ਹੈ ਹਨੇਰਾ, ਜਿਸਦੇ ਹਿਰਦੇ ਵਿੱਚ ਆਪਣੇ ਪੁੱਤਰ ਦਾ ਬਹੁਤ ਤਕੜਾ ਮੋਹ ਹੈ। ਕਾਲੂ ਤਬ ਹੈ ਮਧੁਰਾਨ ਲੈ, ਉਸ ਵੇਲੇ ਕਾਲੂ ਜੀ ਨੇ ਤਦੋਂ ਮਠਿਆਈ ਵਗੈਰਾ ਲੈ ਕੇ ਸਕਟਾ ਜੁਰਵਾਏ ਕੇ ਬੈਲਨ ਪ੍ਰੇਰਾ, ਵੱਡਾ ਜਾ ਜੋੜ ਕਰਕੇ ਤੇ ਬੈਲਾਂ ਨੂੰ ਪ੍ਰੇਰਿਆ, ਬੈਲਾਂ ਨੂੰ ਤੋਰਿਆ ਹੈ। ਪੰਥ ਕਿਸ਼ੋਰ ਸਭੈ ਕ੍ਰਮ ਸੋ, ਸਾਰਾ ਜਿਹੜਾ ਸੁਲਤਾਨਪੁਰ ਦਾ ਰਸਤਾ ਨੰਬਰਵਾਰ ਤੈਅ ਕਰਕੇ ਛੱਡਿਆ, ਜਾਣੀ ਪੂਰਾ ਕੀਤਾ ਹੈ। ਪੁਰ ਪ੍ਰਾਪਤ ਭਾਸਵਤ ਆਪਨ ਹੇਰਾ, ਉਸ ਵੇਲੇ ਸੁਲਤਾਨਪੁਰ ਵਿੱਚ ਜਾ ਪ੍ਰਵੇਸ਼ ਹੋਇਆ, ਆਪਣੇ ਪੁੱਤਰ ਨੂੰ ਮੋਦੀ ਖਾਨੇ ਤੇ ਬੈਠਿਆ ਦੂਰੋਂ ਹੀ ਦੇਖਿਆ ਇਸਨੇ। ਠਾੜ ਕੀਓ ਸਕਟਾ ਤੇ ਹਿਥਾਨ, ਉਸੇ ਵੇਲੇ ਕਹਿੰਦੇ ਸਿੱਧਾ ਜਾ ਕੇ ਮੋਦੀ ਖਾਨੇ ਦੇ ਕੋਲ ਆਪਣਾ ਗੱਡਾ ਖੜਾ ਕੀਤਾ ਇਸਨੇ। ਤਰੇ ਉਤਰਿਓ ਔਰ ਮੋਹ ਵਧੇਰਾ, ਇਹਦੇ ਵਿੱਚ ਬਹੁਤਾ ਮੋਹ ਹੈ ਤੇ ਝਟਪਟ ਗੱਡੇ ਤੋਂ ਹੇਠਾਂ ਉਤਰਿਆ ਕਾਲੂ। ਪੰਕਜ ਨੈਣ ਬਿਲੋਕ ਪਿਤਾ ਦਿਸ਼, ਕਵਲ ਵਰਗੇ ਨੇਤਰਾਂ ਵਾਲੇ ਸਤਿਗੁਰਾਂ ਨੇ ਵੀ ਪਿਤਾ ਆ ਗਿਆ ਦੇ ਕਰਕੇ ਤੂਰਨ ਧਾਏ ਕਕੀਨ ਪ੍ਰਣਾਮਾ, ਇਹਨੇ ਛੇਤੀ ਵਿੱਚ ਮੋਦੀ ਖਾਨੇ ਵਿੱਚ ਨਿਕਲ ਕੇ ਪਿਤਾ ਦੇ ਚਰਨਾਂ ਤੇ ਜਾ ਨਮਸਕਾਰ ਕੀਤੀ। ਕਾਲੂ ਉਠਾਏ ਲਇਓ ਭੁਜ ਕੋ ਗਹਿ, ਉਸ ਵੇਲੇ ਕਾਲੂ ਜੀ ਨੇ ਬਾਹਾਂ ਤੋਂ ਫੜ ਕੇ ਸੁਪੁੱਤਰ ਨੂੰ ਉੱਪਰ ਚੁੱਕ ਲਿਆ। ਕੰਠ ਲਗਾਏ ਭਲੇ ਸੁਖ ਧਾਮਾ, ਸੁਖਾਂ ਦੇ ਜਿਹੜੇ ਘਰ ਸਤਿਗੁਰੂ ਉਹਨਾਂ ਨੂੰ ਚੰਗੀ ਤਰ੍ਹਾਂ ਆਪਣੇ ਗਲ ਨਾਲ ਲਗਾਇਆ। ਹਾਂ ਪੁਨ ਬੰਧਨ ਜਾਏ ਕਰੀ, ਭਾਈ ਬਾਲਾ ਜੀ ਕਹਿੰਦੇ ਮੈਂ ਵੀ ਮੋਦੀ ਖਾਨੇ ਵਿੱਚੋਂ ਉੱਠ ਕੇ ਜਾ ਕੇ ਕਾਲੂ ਜੀ ਨੂੰ ਮੱਥਾ ਟੇਕਣਾ ਕੀਤਾ। ਗੁਰ ਅੰਗਦ ਜੀ ਸੁਣ ਪੂਰਨ ਕਾਮਾ, ਹੇ ਗੁਰੂ ਅੰਗਦ ਸਾਹਿਬ ਜੀ ਸੁਣੋ ਸਾਰੀਆਂ ਕਾਮਨਾ ਪੂਰਨਾ ਕਰ, ਮੈਂ ਵੀ ਉਹ ਮੱਥਾ ਟੇਕਿਆ। ਪੂਜ ਕਸ਼ੇਮ ਸਰੀਰ ਕੀ ਤਾਂ, ਕਾਲੂ ਜੀ ਨੇ ਸਰੀਰ ਦੀ ਕਹਿੰਦੇ ਸੁੱਖ ਸਾਧ ਰਾਜੀ ਖੁਸ਼ੀ ਪੁੱਛ ਕੇ, ਵੈਸੇ ਉਹ ਪ੍ਰਿਅੰਕ ਭਲੇ ਅਬਰਾਮਾ, ਸੋੜਾ ਪਣਗ ਜਾ ਲੈ ਕੇ ਉਹਦੇ ਉੱਤੇ ਪਿਤਾ ਬੈਠ ਗਿਆ। ਹਾਥ ਕੇ ਸਾਥ ਪਲੋਸਤ ਮਾਥ, ਇਸ ਵੇਲੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੱਥਾ ਹੱਥ ਦੇ ਨਾਲ ਕਹਿੰਦੇ ਪਲੋਸਦਾ। ਅਨਾਥਨ ਨਾਥ ਕੋ ਅੰਕ ਵਸਾਈ, ਅਨਾਥਾਂ ਦੇ ਅਨਾਥ ਉਹਨਾਂ ਨੂੰ ਗੋਦੀ ਵਿੱਚ ਬਿਠਾ ਲਿਆ। ਮੇਲ ਭਇਓ ਬਹੁਕਾਲ ਵਿਖੈ, ਕਿਉਂਕਿ ਬਹੁਤੇ ਸਮੇਂ ਤੋਂ ਬਾਅਦ ਜੋੜ ਮੇਲ ਹੋਇਆ, ਮਿਲਣਾ ਹੋਇਆ। ਮਨ ਪ੍ਰੀਤ ਨਈ ਕੀ ਜਈ ਉਪਜਾਈ, ਜਿਹੜੀ ਪ੍ਰੀਤੀ ਉਹਦੀ ਨਵੀਂ ਕਹਿੰਦੇ ਜਈ ਕੀ ਅੰਗੂਰੀ ਚ ਫੁੱਟੀ ਪੈਦਾ ਹੋਈ ਹੈ, ਨਵਾਂ ਹੀ ਪ੍ਰੇਮ ਪਿਆਰ ਪੈਦਾ ਹੋਇਆ। ਸੌਦਾ ਵਿਸ਼ੇਖ ਹੀ ਦੇਖ ਨਖੁਦਿਆ, ਕਾਲੂ ਨੇ ਮੋਦੀ ਖਾਨੇ ਵਿੱਚ ਬਹੁਤ ਖੁੱਲਾ ਡੁੱਲਾ ਸੌਦਾ ਪਿਆ ਦੇਖ ਕੇ, ਮੈਂ ਜਾਨ ਸਪੂਤ ਰਹਿਓ ਹਰ ਖਾਈ, ਕੀ ਨਖਿਦਿਆ ਮੈਂ ਜਾਨ ਸਪੂਤ ਪਇਓ ਹਰ ਪਾਈ, ਕਹਿੰਦੇ ਵੀ ਹੁਣ ਤਾਂ ਇਸ ਪੁੱਤਰ ਬਣ ਗਿਆ, ਉਹ ਜਾਣ ਕੇ ਬਹੁਤ ਖੁਸ਼ ਹੋਇਆ ਹੈ। ਦੁਇ ਘਟਕਾ ਜਬ ਬੀਤ ਗਈ, ਜਦੋਂ ਬੈਠਿਆਂ ਬੈਠਿਆਂ ਦੋ ਘੜੀਆਂ 48 ਮਿੰਟ ਪੂਰੇ ਹੋ ਗਏ ਲੰਘ ਗਏ, ਤੇ ਕਾਲ ਮੈਂ ਕਾਲੂ ਨੇ ਬਾਨੀ ਅਲਾਈ, ਉਸ ਸਮੇਂ ਕਹਿੰਦੇ ਕਾਲੂ ਜੀ ਨੇ ਇਸ ਤਰ੍ਹਾਂ ਦਾ ਬਚਨ ਕਿਹਾ ਗੁਰੂ ਨਾਨਕ ਸਾਹਿਬ ਜੀ, ਬਹੁ ਕਾਲ ਭਇਓ ਸੁਲਤਾਨਪੁਰੇ, ਇਸ ਪੁੱਤਰ ਵੇਖ ਤੈਨੂੰ ਸੁਲਤਾਨਪੁਰ ਆਏ ਤੇ ਬਹੁਤ ਸਮਾਂ ਹੋ ਗਿਆ, ਕ੍ਰਿਤ ਮੋਦੀ ਮੋਦੀ ਤਾਂ ਕੀਨੀ ਹੈ ਕੇਤੀ ਕਮਾਈ। ਜਿਹੜਾ ਮੋਦੀ ਖਾਨੇ ਦਾ ਤੂੰ ਕੰਮ ਸ਼ੁਰੂ ਕੀਤਾ ਇਹਦੇ ਵਿੱਚ ਕਿੰਨੀ ਕੁ ਕਮਾਈ ਤੂੰ ਕਰ ਲਈ। ਸੁਣ ਪੰਕਜ ਲੋਚਨ ਬੈਨ ਭਨੇ, ਪਿਤਾ ਦਾ ਬਚਨ ਸੁਣ ਕੇ ਜਿਨ੍ਹਾਂ ਦੇ ਕਵਲ ਵਰਗੇ ਨੇਤਰ ਉਹਨਾਂ ਨੇ ਬਚਨ ਕਹੇ। ਬਹੁਆਨ ਕਮਾਈ ਕਰੀ ਇਹ ਥਾਈ, ਪਿਤਾ ਜੀ ਇੱਥੇ ਆ ਕੇ ਅਸੀਂ ਬਹੁਤ ਤਕੜੀ ਕਮਾਈ ਕੀਤੀ। ਨਹਿ ਹਾਥ ਮੈਂ ਆਥ ਕਰ ਥਿਰਤਾ, ਪਰ ਕੀ ਕਰੀਏ ਪਿਤਾ ਜੀ ਸਾਡੇ ਹੱਥਾਂ ਵਿੱਚ ਜਿਹੜੀ ਮਾਇਆ ਉਹ ਟਿਕਦੀ ਨਹੀਂ ਹੈ। ਉਤ ਆਵਤ ਹੈ ਇਤ ਕੋ ਚੱਲ ਜਾਈ, ਦੌਲਤ ਖਾਂ ਵੱਲੋਂ ਆਉਂਦੀ ਵੀ ਹਜ਼ਾਰਾਂ ਦੀ ਕਮਾਈ ਵੀ ਜਦੋਂ ਕਹਿੰਦੇ ਨਾਲ ਦੀ ਨਾਲ ਚੱਲਦੀ ਵੀ ਬੜੀ ਹੈ, ਕਹਿੰਦੇ ਇਸ ਤਰ੍ਹਾਂ ਨਾਲ ਨਾਲ ਲੰਘਦੀ ਜਾਂਦੀ ਹੈ। ਕਰ ਏਕ ਵਿਰਾਟ ਕਾ ਸੰਚ ਕਰੀ, ਹੇ ਪਿਤਾ ਜੀ ਸੱਚ ਕਹਿੰਦੇ ਆ ਵੀ ਆਏ ਰੁਪਈਏ ਵੀ ਬਹੁਤ, ਹੱਥ ਵਿੱਚ ਹੁਣ ਕੌਡੀ ਵੀ ਹੈ ਨਹੀਂ। ਆਮਦ ਔ ਖਰਚੀ ਸਮਤਾਈ, ਹਾਂ ਕਹਿੰਦੇ ਆਮਦਨ ਤੇ ਜਿਹੜਾ ਖਰਚਾ ਸਾਰਾ ਇੱਕ ਬਰਾਬਰ ਹੀ ਹੈ। ਦੋਹਰਾ ਤਾਤ ਮੋਹ ਤ੍ਰਿਣ ਸੇਤ ਜਿਉ, ਜਿਹੜਾ ਪਿਓ ਦਾ ਮੋਹ ਸੀ ਕਹਿੰਦੇ ਉਹ ਤਾਂ ਜਿਵੇਂ ਕੱਖਾਂ ਦਾ ਪੁਲ ਹੋਵੇ ਨਾ ਇਉਂ ਹੀ ਜਾਣੋ। ਤ੍ਰਿਸ਼ਨਾ ਲਹਿਰ ਪ੍ਰਵਾਹ, ਪਿਓ ਦੇ ਅੰਦਰ ਜਿਹੜੀ ਕਹਿੰਦੇ ਤ੍ਰਿਸ਼ਨਾ ਦੀ ਲਹਿਰ ਮਾਇਆ ਦੀ ਲਹਿਰ ਉੱਠੀ ਆ, ਕਹਿੰਦੇ ਐਸਾ ਪ੍ਰਵਾਹ ਚੱਲਿਆ ਹੜਾਇਆ। ਇੱਕ ਬਾਰ ਬਹਾਏ ਸੋ, ਸਾਰਾ ਹੀ ਕਹਿੰਦੇ ਇੱਕੋ ਵਾਰੀ ਜਿਹੜਾ ਮੋਹ ਦਾ ਪੁਲ ਜਿਹਾ ਸੀ ਨੀ ਕੱਖਾਂ ਦਾ ਰੁੜ ਗਿਆ। ਰਹਾ ਨਾ ਕੱਛ ਮਨ ਮਾਹੇ, ਦੇ ਵਿੱਚ ਕੋਈ ਪੁੱਤਰ ਦੇ ਨਾਲ ਮੋਹ ਮੂਹ ਨਹੀਂ ਰਿਹਾ ਹੈ। ਸਵਈਆ ਸੁਣ ਸਰੋਨਨ ਮੈਂ ਮਨ ਰੋਹ ਕਨੋ, ਮਹਾਰਾਜ ਤੇ ਸੁਣ ਕੇ ਵੀ ਇੱਕੋ ਜਿਹੇ ਹੀ ਆ ਬਰਾਬਰ ਤੇ ਬਹੁਤ ਗੁੱਸੇ ਵਿੱਚ ਆਇਆ। ਮੁਖ ਬੈਨ ਭਨੇ ਧਨ ਰੱਖਣ ਹੇਤੂ, ਹਾਂ ਕਹਿੰਦੇ ਧਨ ਸੰਭਾਲ ਰੱਖਣ ਵਾਸਤੇ ਸੰਭਾਲ ਕੇ ਰੱਖਣ ਵਾਸਤੇ ਮੁਖੋਂ ਕਾਲੂ ਨੇ ਬਚਨ ਕਹੇ। ਜਬ ਕੋ ਜਨਮਿਓ ਨਾ ਦਇਓ ਸੁਖ ਤੈ, ਹੇ ਗੁਰੂ ਨਾਨਕ ਸਾਹਿਬ ਜਦੋਂ ਤੋਂ ਤੂੰ ਪੈਦਾ ਹੋਇਆ ਮੈਨੂੰ ਕੋਈ ਰੁਪਈਆ ਲਿਆ ਕੇ ਸੁਖ ਨਹੀਂ ਦਿੱਤਾ। ਨਿਤ ਬਾਦ ਗਵਾਏ ਬਿਤਕ ਦੁੱਖ ਦੇ ਤੂੰ, ਹਮੇਸ਼ਾ ਕਹਿੰਦੇ ਵਿਅਰਥ ਗਵਾ ਗਵਾ ਕੇ ਮੈਨੂੰ ਦੁੱਖ ਜ਼ਰੂਰ ਦਿੰਦਾ। ਇੱਕ ਹੋਤ ਸਪੂਤ ਕਮਾਵਤ ਹੈ, ਇੱਕ ਜਣੇ ਸੁਪੁੱਤਰ ਹੁੰਦੇ ਹੈ ਕਹਿੰਦੇ ਉਹ ਧਨ ਕਮਾਉਂਦੇ ਆ ਬੇਅੰਤ। ਧਨ ਪਾਵਤ ਸੋ ਜਸ ਤੇ ਬਿਚਰਾਮ ਦਾ, ਪਾਵਤ ਸੋ ਜਸ ਆਨੰਦ ਕੇ ਤੂੰ, ਜਦੋਂ ਧਨ ਕਮਾ ਕੇ ਘਰੇ ਲਿਆਉਂਦੇ ਆ ਪਿਓ ਕੋਲੋਂ ਬੜਾ ਜਸ ਪਾਉਂਦੇ ਆ। ਸੁਧ ਮੂਲ ਨ ਭੂਲ ਕਰੀ ਕਬ ਹੂੰ, ਦੇਖ ਲਾ ਤੂੰ ਵੀ ਪੁੱਤਰ ਹੈ ਕਹਿੰਦੇ ਤੂੰ ਭੁੱਲ ਕੇ ਵੀ ਧਨ ਇਕੱਠਾ ਕਰਨ ਦੀ ਕੋਈ ਹੋਰ ਸੋਝੀ ਸਮਝ ਕੀਤੀ ਨਹੀਂ ਹੈ। ਮੁਝਤੇ ਪ੍ਰਤਕੂਲ ਰਹਿਓ ਅਨਚੇਤੂ, ਦੇਖ ਲਾ ਪੁੱਤਰ ਮੈਥੋਂ ਤੂੰ ਉਲਟੀ ਰਿਹਾ ਅਚੇਤ ਹੀ ਰਿਹਾ, ਕਹਿੰਦੇ ਵੀ ਸਮਝ ਹੀ ਰਿਹਾ ਮੇਰੀ ਗੱਲ ਨੀ ਚੇਤੇ ਕਦੇ ਰੱਖੀ ਤੈਨੇ। ਕਾਲ ਵਿਸਾਲ ਬਿਤਿਓ ਕ੍ਰਿਤ ਮੋਦੀ ਮੈਂ, ਦੇਖ ਲਾ ਤੈਨੂੰ ਮੋਦੀ ਖਾਨੇ ਦਾ ਕੰਮ ਕਰਦਿਆਂ ਕਿੰਨਾ ਸਮਾਂ ਲੰਘ ਗਿਆ ਬੀਤ ਗਿਆ। ਇੱਕ ਵਿਰਾਟ ਕਾ ਭੀ ਨਾ ਖਟਾਈ, ਦੇਖ ਲਾ ਹੁਣ ਤੂੰ ਇੱਕ ਤੱਕ ਵੀ ਕੌਡੀ ਕਾਣੀ ਨੀ ਖੱਟੀ ਹੈ। ਮੋਸੋ ਕੀਓ ਬਹੁ ਰੋਸ ਤਬੈ ਢਿੱਗ, ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਕਹਿ ਕੇ ਮੇਰੇ ਨਾਲ ਵੀ ਉਦੋਂ ਫਿਰ ਇਹਨੇ ਕਾਲੂ ਨੇ ਗੁੱਸਾ ਜਿਹਾ ਕੀਤਾ ਹੈ। ਤੂੰ ਹੀ ਰਹੇ ਧਨ ਦੀਨ ਗਵਾਈ, ਜੋ ਦੇਖ ਬਾਲਿਆ ਤੂੰ ਕੋੜਨ ਦਾ ਤੂੰ ਵੀ ਨਾਲ ਹੀ ਰੁਪਈਏ ਗਵਾ। ਬਾਰਜ ਲੋਚਨ ਬੰਕ ਬਲੋਕ, ਹਾਂ ਜਦੋਂ ਮੇਰੇ ਵੱਲੋਂ ਕਹਿੰਦੇ ਮਹਾਰਾਜ ਨੇ ਅੱਖ ਦੇ ਇਸ਼ਾਰੇ ਨਾਲ ਮੈਨੂੰ ਰੋਕਿਆ ਹੈ। ਮੁਝੇ ਬਰਜਾ ਨਿਜ ਭੋਹੇ ਦਿਖਾਈ, ਹਾਂ ਪ੍ਰਵੱਟੇ ਦੇ ਇਸ਼ਾਰੇ ਨਾਲ ਦਿਖਾ ਕੇ ਮੈਨੂੰ ਰੋਕਤਾ ਵੀ ਤੂੰ ਨੀ ਇਹਨੂੰ ਕੁਝ ਕਹਿਣਾ, ਸੱਚੀਆਂ ਸੱਚੀਆਂ ਖਰੀਆਂ ਤੂੰ ਨੀ ਸੁਣਾਉਣੀਆਂ ਇਹਨੂੰ। ਖੀਜ ਹਿਰਦੈ ਦੁਰ ਬੈਨ ਭਨੈ ਬਹੁ, ਫਿਰ ਜਦੋਂ ਮੈਂ ਚੁੱਪ ਕਰਿਆ ਫਿਰ ਇਹਦੇ ਵਿੱਚ ਖਿਜਿਆ ਹੋਇਆ ਖੋਟੇ ਬਚਨ ਕਹਿਣ ਲੱਗ ਪਿਆ। ਤੂਸ਼ਣ ਹੋਏ ਰਹੇ ਜਗ ਸਾਈ, ਉਧਰ ਜਗ ਦੇ ਮਾਲਕ ਸੁਣ ਕੇ ਇਹਦੀਆਂ ਜਬਲੀਆਂ ਤੇ ਚੁੱਪ ਹੀ ਹੋ ਰਹੇ ਹੈ। ਦੋਹਰਾ ਜੋ ਖੋਇਓ ਮਮ ਧਾਮ ਤੇ, ਕਾਲੂ ਕਹਿਣ ਲੱਗਾ ਦੇਖ ਲਓ ਜਿਹੜਾ ਤੁਸੀਂ ਮੇਰੋ ਕੋਲ ਧਨ ਕਮਾਇਆ ਘਰੋਂ ਮੇਰੇ ਗੁਆਇਆ ਹੈ। ਦੇਵੋ ਅਬ ਹੈ ਕਮਾਏ, ਉਹ ਤਾਂ ਮੋਦੀ ਖਾਨੇ ਵਿੱਚੋਂ ਕਮਾ ਕੇ ਮੈਨੂੰ ਵਾਪਸ ਕਰ ਹੀ ਦਿਓ ਨਾ। ਹਾਂ ਆਇਓ ਲੇਵਨ ਕਛੂ, ਮੈਂ ਤਾਂ ਕੋਈ ਨਾ ਕੋਈ ਰੁਪਈਆ ਲੈਣਾ ਹੈ ਤੁਹਾਡੇ ਕੋਲ। ਦੀਨੋ ਸਭ ਹੈ ਗਵਾਏ, ਕੀ ਕੀਤਾ ਕਹਿੰਦੇ ਸਾਰਾ ਰੁਪਈਆ ਐਵੇਂ ਗਵਾ ਤਾ। ਬੈਸ ਧਰਨ ਇਸ ਕੀ ਭਈ, ਫਿਰ ਭਾਈ ਬਾਲੇ ਨੂੰ ਹੋਰ ਲੋਕ ਕੋਲ ਖੜੋਤੇ ਕਹਿੰਦੇ ਦੇਖ ਲੋ ਮੇਰੇ ਪੁੱਤਰ ਦੀ ਜਵਾਨ ਗੁਮਰਾਹ ਹੋ ਗਈ ਹੈ, ਸਮਝ ਨ ਆਈ ਕੋਈ ਇਹਨੂੰ, ਹੁਣ ਤੱਕ ਕਹਿੰਦੇ ਮਾੜਾ ਮੋਟਾ ਕੋਈ ਸਮਝ ਨਹੀਂ ਆਈ, ਪਾਛਲ ਜੈਸੀ ਮਤ ਰਹੀ, ਪਹਿਲਾਂ ਬੱਚਾ ਸੀ ਉਹੇ ਜੀ, ਇਹਨਾਂ ਦੀ ਅਕਲ ਵੱਧ ਰਹੀ ਹੈ, ਹਾਨ ਲਾਭ ਸਮ ਦੋਏ, ਕਹਿੰਦੇ ਨਫਾ ਹੋ ਜਾਏ ਨੁਕਸਾਨ ਹੋ ਜਾਏ ਇਹਨੂੰ ਇੱਕ ਬਰਾਬਰ ਹੈ ਦੋਵੇਂ, ਸਵਈਆ ਧਾਮ ਕੋ ਨਾਹੇ ਸੰਦੇਹ ਕੋ, ਦੇਖ ਲੋ ਮੇਰੇ ਪੁੱਤਰ ਨੂੰ ਘਰ ਦਾ ਕੋਈ ਫਿਕਰ ਫਾਕਾ ਨਹੀਂ, ਧਨ ਖੋਵਤ ਖਾਵਤ ਏਕ ਸੀ ਜੋਰੀ, ਧਨ ਕਹਿੰਦੇ ਗੁਆ ਦੇਣਾ ਖਾ ਪੀ ਲੈਣਾ ਬਸ, ਕਹਿੰਦੇ ਭਾਈ ਬਾਲਾ ਤੇ ਮੇਰਾ ਪੁੱਤਰ ਕਹਿੰਦੇ ਇੱਕੋ ਜਿਹੀ ਜੋੜੀ ਕਣਕ, ਦੂਜੋ ਜੇ ਹੋਤ ਭਲੋ ਸਮਝਾਵਤ, ਇਹ ਕਹਿੰਦੇ ਹੋਰ ਦੂਸਰਾ ਨਾਲ ਦਾ ਸਾਥੀ ਸਿਆਣਾ ਹੁੰਦਾ ਆਪਣੇ ਨਾਲ ਦੇ ਸਾਥ ਨੂੰ ਸਮਝਾਉਂਦਾ ਬਜਾਉਂਦਾ, ਹੈ ਨਾ ਗਮੀ ਧਨ ਕੀ ਮਨ ਥੋਰੀ, ਕਹਿੰਦੇ ਦੋਹਾਂ ਦੇ ਮਨ ਦੇ ਵਿੱਚ ਧਨ ਦੀ ਤਾਂ ਕੋਈ ਪੂਰਾ ਹੀ ਚਿੰਤਾ ਨਹੀਂ ਹੈ, ਜੋ ਮਤਵਾਨ ਹੁਤੋ ਕੋ ਮਾਨਵ, ਇਹ ਕਹਿੰਦੇ ਕੋਈ ਬੁੱਧੀ ਵਾਲਾ ਸਿਆਣਾ ਮਨੁੱਖ ਹੁੰਦਾ ਅੱਜ, ਕਰ ਇਸੇ ਮਹਿਲੇ ਧਨ ਜੋਰੀ, ਮੋਦੀ ਖਾਨੇ ਵਿੱਚ ਬਹੁਤਾ ਰੁਪਈਆ ਇਕੱਠਾ ਕਰ ਲੈਂਦਾ ਜੋੜ ਲੈਂਦਾ ਹਜ਼ਾਰਾਂ, ਹੋਏ ਵਿਆਹ ਤਾਂ ਕਿਆ ਖਰਚਾ, ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਿਆ ਜਦੋਂ ਤੁਹਾਡਾ ਵਿਆਹ ਹੋਣ ਲੱਗਿਆ ਦੱਸੋ ਕੀ ਖਰਚਾਂਗੇ ਬਈ, ਚਾਹੇਗਾ ਆਪ ਕਮਾਈ ਜੋ ਮੋਰੀ, ਫੇਰ ਤਾਂ ਮੇਰੀ ਜਿਹੜੀ ਕਮਾਈ ਉਹਦੇ ਵਿੱਚੋਂ ਕਹਿੰਦੇ ਤੂੰ ਵਿਆਹ ਕਰਾਉਣਾ ਚਾਹੇਗਾ, ਹੇ ਸੁਤ ਬੈਸ ਜੁਵਾ ਤੁਵ ਭੀ ਤਵ ਭੀ, ਪੁੱਤਰ ਦੇਖ ਤੂੰ ਹੁਣ ਬੱਚਾ ਨਹੀਂ ਹੋਇਆ ਤੇਰੀ ਉਮਰ ਹੁਣ ਜਵਾਨ ਹੋ ਗਈ, ਅਬ ਸ਼ੋਰ ਫਜੂਲੀ ਕੋ ਹੋ ਸਿਆਨਾ, ਜਿਹੜਾ ਫਜੂਲ ਜਾ ਖਰਚ ਕਰਨਾ ਹੈ ਤੂੰ ਛੱਡ ਦੇ ਹੁਣ ਤੂੰ ਸਿਆਣਾ ਬਣ ਜਾ, ਪਾਛਲ ਰੀਤ ਤਾਂ ਹੈ ਵਿਪਰੀਤ, ਪਹਿਲੀ ਜਿਹੜੀ ਰੀਤੀ ਹੈ ਨਾ ਵੀ ਗੁਆਈ ਜਾਣਾ ਉਹ ਤੋਂ ਤੂੰ ਉਲਟ ਜਾ ਬਦਲ ਜਾ, ਕਰੋ ਧਨ ਸੰਚਨ ਜੋ ਮਤ ਵਾਲਾ, ਮੈਂ ਤੈਨੂੰ ਕਹਿੰਦੇ ਜਿਵੇਂ ਧਨ ਇਕੱਠੀ ਕਰਦਾ ਨਾ ਉਹੀ ਤੈਨੂੰ ਅਕਲ ਮਤ ਮੈਂ ਦਿੰਦਾ ਹਾਂ, ਤੂੰ ਬੁੱਧੀਵਾਨ ਬਣ ਜਾ ਕਰ ਲਓ, ਮੈਂ ਜੇ ਮੁਝ ਦੇਨੇ ਕੋ ਨਾ ਹੈ ਚਹੋ, ਹੇ ਪੁੱਤਰ ਜੇ ਕਮਾਏ ਹੋਏ ਰੁਪਈਏ ਤੂੰ ਮੈਨੂੰ ਨੀ ਨਾ ਦੇਣਾ ਚਾਹੁੰਦਾ, ਪੂੰਜੀ ਨਿਰਾਲੀ ਰੱਖੋ ਨਿਜ ਧਾਮ ਖਾਨਾ, ਆਪਣੇ ਥਾਂ ਵਿੱਚ ਆਪਣੇ ਕੋਲ ਹੀ ਕਹਿੰਦੇ ਬੱਕਰੀ ਕਰਕੇ ਮਾਇਆ ਦੀ ਪੂੰਜੀ ਤੂੰ ਰੱਖ ਰਖਾ ਲਾ, ਹੈ ਘਰ ਕਾਰਜ ਨਾਨਾ ਪ੍ਰਕਾਰ ਕੇ, ਜਾਣਦਾ ਹੀ ਪੁੱਤਰ ਘਰ ਦੇ ਤਰ੍ਹਾਂ ਤਰ੍ਹਾਂ ਦੇ ਕੰਮ ਹੁੰਦੇ, ਕਿਉਂ ਨਿਭ ਹੈ ਧਨ ਹੀਨ ਜੇ ਪਾਨਾ, ਹੱਥ ਕਹਿੰਦੇ ਧਨ ਤੋਂ ਖਾਲੀ ਹੋਣ ਫਿਰ ਘਰ ਦੇ ਕੰਮ ਕਿਵੇਂ ਨਿਭਦੇ ਕਿਵੇਂ ਪੂਰੇ ਹੁੰਦੇ ਹੈ, ਦੋਹਰਾ ਧਨ ਸੰਚਨ ਕੇ ਅਨੇਕ ਗੁਣ, ਪੁੱਤਰ ਜੇ ਧਨ ਇਕੱਠਿਆ ਕਰੀਏ ਇਹਦੇ ਵਿੱਚ ਅਨੇਕਾਂ ਲਾਭ ਹੁੰਦੇ, ਵਰਣਨ ਕਰੇ ਸੁਣਾਏ, ਸੁਣਾ ਸੁਣਾ ਕੇ ਪਿਤਾ ਨੇ ਕਹਿੰਦੇ ਕਥਨ ਕੀਤੇ ਗੁਰੂ ਨਾਨਕ ਸਾਹਿਬ ਜੀ, ਬਹੁਬਿਧ ਬੁੱਧ ਸਮਝਾਵਈ, ਤਰ੍ਹਾਂ ਦੀ ਕਹਿੰਦੇ ਬੁੱਧੀ ਵਿੱਚ ਸਮਝਾਉਂਦਾ ਅਕਲ ਮਤ ਦਿੰਦਾ ਪਿਓ, ਰੋਸ ਨੇ ਇਹ ਮਨ ਲਿਆ, ਮਨ ਵਿੱਚ ਗੁੱਸਾ ਜਾ ਲਿਆਉਂਦਾ, ਕਿਤੇ ਮਨ ਵਿੱਚ ਮੋਹ ਪਿਆਰ ਲਿਆਉਂਦਾ, ਕਿਤੇ ਪ੍ਰੇਮ ਨਾਲ ਕਿਤੇ ਨਰਾਜੀ ਨਾਲ ਸਮਝਾਉਂਦਾ, ਸੋਰਠਾ ਬਹੁਰ ਦਿਲਾਸਾ ਦੀਨ, ਫੇਰੇ ਫਿਰ ਚੱਲਣ ਲੱਗੀਆਂ ਦਿਲਾਸਾ ਹੌਸਲਾ ਜਾ ਦਿੱਤਾ ਮਹਾਰਾਜ ਨੂੰ, ਕਰ ਦੁਲਾਰ ਨਿਜ ਤਨ ਜੋ ਸੋ, ਆਪਣੇ ਸੁਪੁੱਤਰ ਨਾਲ ਲੇ ਲਾੜ ਪ੍ਰੇਮ ਪਿਆਰ ਕਰਕੇ, ਧਾਮ ਪਿਆਨਾ ਕੀਨ, ਜਿੱਥੇ ਕਹਿੰਦੇ ਆਪਣੀ ਸੁਪੁੱਤਰੀ ਦਾ ਘਰ ਹੈ ਉਧਰ ਨੂੰ ਚੱਲਣਾ ਕੀਤਾ, ਜਹਾ ਹੁਤੋ ਜੈ ਰਾਮ ਕੋ, ਜਿੱਥੇ ਜੈ ਰਾਮ ਦਾ ਘਰ ਸੀ ਆਪਣੀ ਪੁੱਤਰੀ ਦਾ ਵਿਵਾਹ ਕੀਤਾ ਸੀ, ਉਹ ਮੋਦੀਖਾਨੇ ਵਿੱਚੋਂ ਉੱਠ ਕੇ ਫਿਰ ਉੱਧਰ ਨੂੰ ਇਹਨੇ ਚਾਲਾ ਮਾਰਿਆ ਹੈ, ਜਿਸ ਤਰ੍ਹਾਂ ਇਹ ਕਾਲੂ ਜੀ ਕਲਿਆਣ ਚੰਦ ਜੀ ਮੋਦੀਖਾਨੇ ਤੋਂ ਉੱਠ ਕੇ ਜੈ ਰਾਮ ਦੇ ਘਰ ਚਲੇ ਗਏ, ਉੱਥੇ ਜੋ ਕੁਛ ਕਿਹਾ ਸੁਣਿਆ ਆ ਮਾਇਆ ਇਕੱਠੀ ਕਰਨ ਵਾਸਤੇ, ਅਤੇ ਜੈ ਰਾਮ ਨੇ ਜੋ ਸ਼ਰਧਾ ਭਰੇ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਕਹੇ ਸੁਣੇ, ਉਹ ਕਵੀ ਜੀ ਨੇ ਸੋਹਣੇ ਛੰਦਾਬੰਦੀ ਵਿੱਚ ਉਵੇਂ ਹੀ ਹੂਬ ਹੂ ਬਿਆਨ ਕੀਤੇ ਹੈ। ਇਸੇ ਤਰ੍ਹਾਂ ਜੇ ਪਹਿਲੀ ਵਾਰੀ ਹਿਸਾਬ ਕਿਤਾਬ ਹੋਇਆ ਤਾਂ ਉਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਵੱਧਦੇ ਸੀ 135 ਰੁਪਈਏ ਨਿਕਲੇ ਆਏ ਸਨ, ਉਹ ਇਸ ਤਰ੍ਹਾਂ ਇਹ ਤਿੰਨ ਵਾਰੀ ਹਿਸਾਬ ਕਿਤਾਬ ਹੋਇਆ ਸੀ, ਤਿੰਨੇ ਵਾਰੀ ਵੱਧ ਤੋਂ ਵੱਧ ਆਪ ਜੀ ਦਾ ਨਫਾ ਨਿਕਲਦਾ ਰਿਹਾ। ਉਹ ਸਾਰਾ ਪ੍ਰਸੰਗ ਲੜੀਵਾਰ ਰੂਪ ਵਿੱਚ ਆਏਗਾ, ਉਹ ਜਿਵੇਂ ਆਏਗਾ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ।